ਵਾਹਿਗੁਰੂ ਸਾਹਿਬ ਜੀਓ ਦੋਹਰਾ ਜੋਦ ਰਸੋਈਆ ਦੇਗ ਮਹਿ ਗੁਰ ਹਿਤ ਕਰਤ ਆਹਾਰ ਬਿਪਰ ਜਾਤ ਸੇਵਾ ਕਰੇ ਔਰ ਹੰਕਾਰ ਨਿਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਫਾਤਿਹਾ ਸਰਵਣ ਕਰ ਰਹੇ ਹਾਂ, ਜਿਸ ਵਿੱਚ ਤੀਸਰਾ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਈ ਭਾਈ ਆਉਂਦੇ ਰਹੇ, ਬੇਨਤੀ ਕਰਕੇ ਉਪਦੇਸ਼ ਲਈ ਅਰਦਾਸ ਕਰਦੇ ਰਹੇ। ਇਹੋ ਜਿਹਾ ਸਤਿਗੁਰੂ ਸਾਹਿਬ ਜੀ ਅਧਿਕਾਰੀ ਦੇਖਦੇ ਰਹੇ, ਉਹੋ ਜਿਹਾ ਉਹਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹੇ। ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਇਹੋ ਜਿਹਾ ਅਧਿਕਾਰੀ ਹੈ, ਉਹ ਪ੍ਰਸੰਗ ਚੱਲਿਆ ਹੋਇਆ ਹੈ। ਕੱਲ੍ਹ ਦੇ ਵਿੱਚ ਜਿਵੇਂ ਖਾਨੋ ਜੀ, ਮਾਈਆ ਜੀ ਇਹ ਆਪੋ ਵਿੱਚ ਪਿਓ ਪੁੱਤਰ ਸਨ, ਅਤੇ ਤੀਸਰਾ ਇਹਨਾਂ ਦੇ ਨਾਲ ਗੋਬਿੰਦ ਜੋ ਭੰਡਾਰੀ ਯਾਦਦਾ ਸੀ, ਜਾਣਦਾ ਸੀ, ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਏ ਸਨ ਅਤੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰਕੇ ਕੋਈ ਗੁਣਾਂ ਵਾਲਾ ਉਪਦੇਸ਼ ਦੇਵੋ। ਇਸ ਉਪਦੇਸ਼ ਦੇ ਕਮਾਉਣ ਨਾਲ ਸਾਰੇ ਜਿਹੜੇ ਗੁਣ ਸਾਨੂੰ ਪ੍ਰਾਪਤ ਹੋ ਜਾਣ। ਆਪ ਜੀ ਨੇ ਜਿਹੜੀ ਨਵਦਾ ਭਗਤੀ ਹੈ, ਨੌ ਪ੍ਰਕਾਰ ਦੀ ਭਗਤੀ, ਉਹਦੇ ਕਰਨ ਲਈ ਕਿਹਾ ਸੀ। ਇਹਨਾਂ ਵਿੱਚੋਂ ਕੋਈ ਵੀ ਕਰ ਲਵੇ ਉਹਨੂੰ ਸਾਰੇ ਗੁਣ ਵਾਹਿਗੁਰੂ ਦੇ ਪ੍ਰਾਪਤ ਹੋ ਗਏ, ਕਿਉਂਕਿ ਗੁਣਾਂ ਵਾਲਾ ਵਾਹਿਗੁਰੂ ਆਪ ਹੈ, ਗੁਣਾਂ ਦਾ ਖਜ਼ਾਨਾ। ਜਦੋਂ ਉਹ ਪ੍ਰਾਪਤ ਆ ਗਿਆ, ਸਾਰੇ ਗੁਣ ਆ ਗਏ, ਫਿਰ ਥੋੜ੍ਹਾ ਜਿਹਾ ਖੁਲਾਸਾ ਪੁੱਛਿਆ ਵੀ ਇਹ ਨੌ ਤਰ੍ਹਾਂ ਦੀ ਜਿਹੜੀ ਭਗਤੀ ਕੀ ਹੈ। ਗੁਰੂ ਮਹਾਰਾਜ ਨੇ ਜਿਉਂ ਵੀ ਪਹਿਲਾਂ ਇਹ ਇੱਕ ਭਗਤੀ ਕਰਨੀ, ਦੂਜਾ ਪ੍ਰੇਮ ਨਾਲ ਭਗਤੀ ਕਰਨੀ, ਪਰਾ ਭਗਤੀ, ਇਸ ਤਰ੍ਹਾਂ ਸ਼ਰਧਾ ਸਿਰ ਗੁਰੂ ਕੇ ਬਚਨ ਸੁਣਨੇ, ਕਥਾ ਕੀਰਤਨ ਕਰਨਾ, ਸਤਨਾਮ ਦਾ ਸਿਮਰਨ ਕਰਨਾ, ਸਤਿਗੁਰੂ ਅਤੇ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਧਿਆਨ ਕਰਨਾ, ਇਸ ਤਰ੍ਹਾਂ ਚੰਗਾ ਭੋਜਨ ਛਕਾ ਬਣਾ ਕੇ ਗੁਰੂ ਕੇ ਨਿਵੇਦ ਅੱਗੇ ਉਹ ਭੇਟਾ ਕਰਕੇ ਯਾਨੀ ਭੋਗ ਲਵਾ ਕੇ ਫਿਰ ਵਰਤਾਉਣਾ ਛਕਾਉਣਾ, ਆਏ ਗਏ ਸਾਧੂ ਸੰਤ ਦੀ ਜਥਾ ਸ਼ਕਤੀ ਸੇਵਾ ਕਰਨੀ, ਇਹ ਪ੍ਰਭੂ ਦੇ ਜਾਂ ਗੁਰੂ ਕੇ ਦਰਬਾਰ ਵਿੱਚ ਜਾ ਕੇ ਨਮਸਕਾਰ ਕਰਨੀ, ਧੂਫ ਬੱਤੀ ਕਰਨੀ, ਜੋਰ ਜਗਾਉਣੀ, ਚੰਦਨ ਆਦਿਕ ਛਿੜਕਣਾ, ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝਣਾ, ਇਸੇ ਤਰ੍ਹਾਂ ਵਾਹਿਗੁਰੂ ਨੂੰ ਆਪਣਾ ਮਿੱਤਰ ਸਮਝਣਾ, ਇਹ ਨੌ ਤਰ੍ਹਾਂ ਦੀ ਭਗਤੀ ਹੈ। ਇਹਨਾਂ ਵਿੱਚੋਂ ਜਿਹੜਾ ਕੋਈ ਤੁਹਾਡੇ ਵਿੱਚੋਂ ਕਰ ਲਵੇਗਾ, ਉਹੀ ਇਹਨੂੰ ਨਿਹਾਲ ਕਰ ਦੇਵੇਗੀ ਅਤੇ ਵਾਹਿਗੁਰੂ ਵਾਲੇ ਜਿਹੜੇ ਗੁਣ ਆ ਉਹਦੀ ਬਖਸ਼ਿਸ਼ ਕਰ ਦੇਵੇਗੀ। ਫਿਰ ਇਸ ਤਰ੍ਹਾਂ ਇਹ ਤਿੰਨੇ ਨੌ ਤਰ੍ਹਾਂ ਦੀ ਭਗਤੀ ਕਰਕੇ ਵਾਹਿਗੁਰੂ ਜੋ ਗੁਣਾਂ ਵਾਲਾ ਨੂੰ ਪ੍ਰਾਪਤ ਹੋ ਕੇ ਕਰਕੇ ਅਤੇ ਸਾਰੇ ਗੁਣਾਂ ਸਹਿਤ ਹੋ ਕੇ ਲੋਕ ਪ੍ਰਲੋਕ ਵਿੱਚ ਸੁਖੀ ਸਹੇਲੇ ਹੋ ਗਏ। ਇਸ ਤੋਂ ਬਾਅਦ ਹੋਰ ਗੁਰਸਿੱਖਾਂ ਦੇ ਵੀ ਪ੍ਰਸੰਗ ਸੁਣੇ ਸੀ, ਅੱਜ ਵੀ ਇਸੇ ਤਰ੍ਹਾਂ ਹੀ ਭਾਈ ਪਿਰਚੀ ਮੱਲ ਜੀ, ਤੁਰਸਾ ਜੀ, ਉਗਰਸੈਨ ਜੀ, ਭਾਈ ਮੱਲਣ ਜੀ, ਰਾਮੂ ਜੀ, ਗੋਪੀ ਜੀ, ਰਾਮੂ ਮਹਿਤਾ ਜੀ, ਮੋਹਨ ਮੱਲ, ਹੋਰ ਭਾਈ ਗੰਗੂ ਜੀ, ਸਹਾਰੂ ਜੀ, ਖਾਨ ਸ਼ੁਰਾ ਜੀ, ਬੇਗਾ ਪਾਸੀ, ਨੰਦ ਸੂਦਨਾ, ਉਗਰੂ, ਤਾਰੂ, ਝੰਡਾ, ਪੂਰੋ ਜੀ, ਭਾਈ ਮਲਿਆਰ ਜੀ, ਜਿਵੇਂ ਸਾਰੇ ਗੁਰਸੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ, ਇਹੋ ਜਿਹਾ ਅਧਿਕਾਰੀ ਦੇ ਕੇ ਉਹੋ ਜਿਹਾ ਉਪਦੇਸ਼ ਦੇ ਕੇ ਇਹਨਾਂ ਨੂੰ ਨਿਹਾਲ ਕੀਤਾ, ਲੋਕ ਪ੍ਰਲੋਕ ਸੁਖੀ ਸਹੇਲਾ ਬਣਾਇਆ। ਉਹ ਪ੍ਰਸੰਗ ਆ ਰਹੇ ਹੈ, ਜਿਵੇਂ ਆਉਂਦੇ ਆਪਾਂ ਮਨ ਚਿੱਤ ਲਾ ਕੇ ਸੁਣੀਏ ਜੀ। ਜੋਦ ਰਸੋਈਆ ਦੇਗ ਮਹਿ, ਆਏ ਗੁਰਸੋਈਆ ਸੀ, ਗੁਰੂ ਕਾ ਲਾਂਗਰੀ ਸੀ, ਜਿਸਦਾ ਨਾਮ ਸੀ ਭਾਈ ਜੋਰ ਜੀ। ਇਹ ਗੁਰੂ ਕੇ ਲੰਗਰ ਵਿੱਚ ਹੀ, ਦੇਗ ਵਿੱਚ ਹੀ, ਰਸੋਈ ਵਿੱਚ ਹੀ ਗੁਰ ਹਿਤ ਕਰਤ ਆਹਾਰ, ਹਾਂ ਗੁਰੂ ਮਹਾਰਾਜ ਵਾਸਤੇ ਹਮੇਸ਼ਾ ਭੋਜਨ ਤਿਆਰ ਕਰਦਾ ਸੀ। ਵਿਪਰ ਜਾਤ ਸੇਵਾ ਕਰੇ, ਬ੍ਰਾਹਮਣਾਂ ਦੀ ਜਾਤੀ ਵਿੱਚੋਂ ਸੀ। ਇਸ ਤਰ੍ਹਾਂ ਗੁਰੂ ਕੇ ਲੰਗਰ ਦੀ ਜ਼ਿਆਦਾਤਰ ਸੇਵਾ ਕਰਦਾ। ਔਰ ਹੰਕਾਰ ਨਿਵਾਰ, ਆਪਣੇ ਹਿਰਦੇ ਵਿੱਚੋਂ ਜਿਹੜਾ ਹੰਕਾਰ ਉਹਨੂੰ ਨਿਵਰਤ ਕਰਕੇ ਹੰਕਾਰ ਛੱਡ ਕੇ ਸੇਵਾ ਕਰਦਾ। ਚੌਪਈ ਧਨ ਆਦਿਕ ਜੇ ਸਿੱਖ ਗਨ ਲਿਆਵੈ, ਗੁਰੂ ਕੇ ਸਿੱਖ ਸੇਵਕ ਬਾਹਰੋਂ ਧਨ ਦੀ ਕਿਰਤ ਕਰਕੇ ਕੋਈ ਧਨ ਪਦਾਰਥ ਲੈ ਆਉਂਦੇ ਹਨ, ਭੇਟ ਧਰਹਿ ਸਤਿਗੁਰੂ ਮਨਾਵੈ, ਗੁਰੂ ਅਮਰਦਾਸ ਸਾਹਿਬ ਜੀ ਅੱਗੇ ਭੇਟਾ ਰੱਖਦੇ ਅਤੇ ਸਤਿਗੁਰੂ ਨੇ ਉਹ ਮਨਾਉਂਦੇ ਪੂਜਦੇ ਗੁਰੂ ਕੇ ਸਿੱਖ ਸੇਵਕ। ਜੋ ਸਭ ਜੋਧਾ ਜੋਧ ਰਸੋਈਆ ਲੇਤ, ਸੋ ਹੈ ਉਹ ਸਾਰਾ ਜਿਹੜਾ ਕੋਈ ਧਨ ਪਦਾਰਥ ਹੈ, ਜੋਰ ਜਿਹੜਾ ਗੁਰੂ ਮਹਾਰਾਜ ਦਾ ਲਾਂਗਰੀ ਸਿੱਖ ਹੈ, ਉਹ ਕਹਿੰਦੇ ਲੈ ਲੈਂਦਾ ਚੁੱਕ ਲੈਂਦਾ ਹੈ। ਲੰਗਰ ਪਰ ਲਗਾਏ ਕਰ ਦੇਤ, ਜਿੰਨੀ ਕਿ ਬਾਹਰੋਂ ਆਈ ਮਾਇਆ ਉਹ ਗੁਰੂ ਕੇ ਲੰਗਰ ਰੂਪ ਜੇ ਲਾ ਦਿੰਦਾ ਹੈ। ਇੱਕ ਦਿਨ ਮਹਿ ਜੇ ਤੋ ਲੱਗ ਜਾਏ, ਇੰਨੀ ਕੁ ਮਾਇਆ ਗੁਰਸਿੱਖਾਂ ਤੋਂ ਲੈ ਲੈਂਦਾ ਹੈ, ਜਿੰਨਾ ਕਹਿੰਦੇ ਉਹ ਜਿਹੜਾ ਲੰਗਰ ਇੱਕ ਦਿਨ ਵਿੱਚ ਲੱਗ ਜਾਏ ਵਰਤ ਜਾਏ। ਤਿਤਕ ਲੇਤ ਲੰਗਰ ਮਹਿਲਾ, ਇੱਕ ਮਾਇਆ ਲੈ ਕੇ ਗੁਰੂ ਕੇ ਲੰਗਰ ਉੱਪਰ ਲਾ ਦਿੰਦਾ। ਦਿਨ ਅਗਲੇ ਹਿਤ ਰਹਿਣ ਨਾ ਪਾਵੇ, ਅਗਲੇ ਦਿਨ ਵਾਸਤੇ ਗੁਰੂ ਕੇ ਲੰਗਰ ਦੇ ਵਿੱਚ ਕੋਈ ਕੁਝ ਨਹੀਂ ਰਹਿਣਾ ਪਾਉਂਦਾ, ਕੁਝ ਨਹੀਂ ਰੱਖਿਆ ਜਾਂਦਾ। ਵਧ ਹੈ ਜੇ ਪਸ਼ੂਨ ਵਹਿਰ ਖਵਾਵੇ, ਮੇਰੇ ਬੁਰਾ ਰਾਤ ਦੇ ਸਮੇਂ ਕੋਈ ਲੰਗਰ ਵਧ ਵੀ ਜਾਵੇ, ਫਿਰ ਕਹਿੰਦੇ ਉਹ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ, ਖਵਾ ਦਿੱਤਾ ਜਾਂਦਾ। ਨਾ ਹੀ ਤਾਂ ਸਰਤਾ ਮਾਹ ਗਿਰਾਵੇ, ਨਹੀਂ ਤਾਂ ਫਿਰ ਵੀ ਜਿਹੜਾ ਕੋਈ ਬਚਿਆ ਖੁਚਿਆ ਲੰਗਰ ਹੈ ਉਹ ਵਿਆਸਾ ਨਦੀ ਵਿੱਚ ਹੀ ਪਾ ਦਿੰਦੇ, ਜਿਹੜੇ ਕੋਈ ਜਲ ਜੰਤੂ ਉਹ ਛਕ ਲੈਣਾ ਉਹਨਾਂ ਦੇ ਹਾਏ ਆਏ ਛਕਣ ਦੇ ਕੰਮ ਆ ਜਾਏ। ਜਲ ਗਾਗਰ ਤੇ ਸਕਲ ਡੁਲਾਵੇ, ਜਲ ਕੀ ਰਾਤ ਨੂੰ ਬਰਾਜਣ ਸਮੇਂ ਤੋਂ ਪਹਿਲਾਂ ਜਿਹੜੀਆਂ ਗੁੱਗਰਾਂ ਜਲ ਨਾਲ ਭਰੀਆਂ ਉਹ ਵੀ ਡੋਲ ਦਿੰਦੇ, ਉਹ ਵੀ ਖਾਲੀ ਕਰ ਦਿੰਦੇ। ਨੀਰ ਆਦ ਹਿਤ ਪ੍ਰਾਂਤ ਨਾ ਅਲਤਰੈ, ਹਾਂ ਕਹਿੰਦੇ ਪ੍ਰਾਤ ਪ੍ਰਾਂਤ ਤੇ ਪ੍ਰਾਤ ਵਿੱਚ ਵੇਲਾ ਕਿੰਨਾ ਫਰਕ ਹੈ। ਇਹ ਪ੍ਰਾਂਤ ਹਨ ਕਰਤਾ ਉਹਦਾ ਟਗਨ ਬੜੀ ਹੁੰਦੀ ਹੈ ਅਤੇ ਪ੍ਰਾਤ ਨੂੰ ਸਵੇਰ ਦਾ ਹੈ, ਬਿੰਦੀ ਲਾਉਣ ਨਾਲ ਇੰਨਾ ਅਰਥ ਕਹਿੰਦੇ ਵੀ ਕੁਛ ਨਹੀਂ ਫਰਕ ਪੈਂਦਾ, ਆਪੋ ਅੜੇ ਹੈ ਬਿੰਦੀਆਂ ਦੇ। ਇਹਨਾਂ ਨੂੰ ਅੱਜ ਕੱਲ੍ਹ ਦੇ ਨਵੀਨ ਖਿਆਲੇ ਬੁੜੀਆਂ ਦੇ ਬਿੰਦੀਆਂ ਦੇ ਸ਼ਕੀਲ ਬਣੇ, ਲਾਈ ਤੁਰੇ ਜਾਂਦੇ, ਉਹਨਾਂ ਦਾ ਅਸਰ ਨਾ ਤੇਰੇ 'ਤੇ ਪੈ ਗਿਆ, ਇਹ ਤੇਰਾ ਲਾ ਦੇਣੀ ਝਟਕਦੇ ਕਿ ਬਿੰਦੀ। ਇਸ ਤਰ੍ਹਾਂ ਕਹਿੰਦੇ ਸਵੇਰ ਵਾਸਤੇ ਕੋਈ ਪਾਣੀ ਆਦਿਕ ਵੀ ਘੜਿਆਂ ਵਿੱਚ ਨਹੀਂ ਰੱਖਦੇ, ਗਾਗਰਾਂ ਵੀ ਡੋਲ ਦਿੰਦੇ ਹਨ। ਕਹਾ ਅੰਨ ਕੀ ਗਿਣਤੀ ਕਰੈ, ਬਾਕੀ ਜਿਹੜੇ ਅੰਨ ਰੱਖਣ ਦੀ ਰਾਤ ਨੂੰ ਇਹ ਤਾਂ ਕਿਹੜੀ ਗਿਣਤੀ ਕਰਨੀ, ਕੀ ਵਿਚਾਰ ਕਰਨੀ ਹੈ, ਅੰਨ ਤਾਂ ਬਿਲਕੁਲ ਹੀ ਖਤਮ ਕਰ ਦਿੰਦੇ, ਗੁਰੂ ਕੇ ਲੰਗਰ ਵਿੱਚ ਕੁਝ ਨਹੀਂ ਰਹਿਣ ਦਿੰਦੇ ਹਨ। ਇਮ ਗੁਰ ਹੁਕਮ ਸੋ ਵਰਤਹ ਜੋਦ, ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੀ ਵੀ ਜਿੰਨਾ 10 11 ਵਜੇ ਤੱਕ ਲੰਗਰ ਵਰਤ ਜਾਂਦਾ ਵਰਤਾਈ ਜਾਣਾ ਹੈ। ਜਿਹੜਾ ਬਚ ਜਾਏ ਪਸ਼ੂਆਂ ਨੂੰ ਪਾ ਦੇਣਾ, ਫਿਰ ਬਚ ਜਾਏ ਤੇ ਵਿਆਸਾ ਨਦੀ ਵਿੱਚ ਤੁਸੀਂ ਪਾ ਦੇਣਾ ਹੈ। ਹੋਏ ਜੋਧ ਰਸੋਈਆ ਵਰਤਦਾ ਸੀ ਗੁਰੂ ਕੇ ਹੁਕਮ ਵਿੱਚ। ਲੰਗਰ ਕਾਰ ਕਰਹਿ ਹਿਤ ਬੋਧ, ਆਹ ਜਿਹੜੀ ਲੰਗਰ ਦੀ ਇਹ ਕਾਰ ਹੈ, ਸੇਵਾ ਹੈ, ਇਹ ਬੜੇ ਬੋਧ ਬਸ ਬੋਧ ਨਾਲ ਕਰਦਾ, ਬੜੇ ਸਿਆਣਪ ਨਾਲ ਕਰਦਾ, ਕਿਉਂਕਿ ਗੁਰੂ ਕਾ ਲੰਗਰ ਵੀ ਜਿਹੜਾ ਹੈ ਹੀ ਇਹ ਸਿਆਣਪ ਨਾਲ ਹੈ। ਗਿਣ ਮਿਣ ਕੇ ਲੂਣ ਮਿਰਚ ਮਸਾਲਾ ਪਾਉਣਾ, ਪਾਣੀ ਦਾਲ ਵਿੱਚ ਪੂਰਾ ਪੂਰਾ ਪਾਉਣਾ, ਇਸ ਤਰ੍ਹਾਂ ਰਿੰਨਣ ਵੇਲੇ ਵੀ ਧਿਆਨ ਰੱਖਣਾ। ਨਹੀਂ ਤਾਂ ਜੇ ਅਸੀਂ ਸਿਆਣਪ ਨਾਲ ਨਹੀਂ ਕਰਾਂਗੇ, ਨਾ ਕੜਾਹ ਪ੍ਰਸ਼ਾਦੀ ਦੇਗ ਠੀਕ ਬਣੂ, ਨਾ ਦਾਲ ਸਬਜ਼ੀ, ਸਾਰਿਆਂ ਦਾ ਕਚੂੰਬਰ ਜਾ ਕੱਢ ਕੇ ਅਸੀਂ ਗਲਮਲ ਕਰ ਜੇ ਰੱਖ ਦਿਆਂਗੇ। ਸੋ ਇਸ ਕਰਕੇ ਕਹਿੰਦੇ ਬੜੇ ਬੋਧ ਨਾਲ, ਸਿਆਣਪ ਨਾਲ, ਸਮਝ ਨਾਲ ਇਹ ਗੁਰੂ ਕੀ ਲੰਗਰ ਦੀ ਕਾਰ ਸੇਵਾ ਕਰਦਾ, ਜਾਂ ਬੋਧ ਵਾਸਤੇ ਪਰਮੇਸ਼ੁਰ ਦੇ ਗਿਆਨ ਦੀ ਪ੍ਰਾਪਤੀ ਵਾਸਤੇ ਲੰਗਰ ਦੀ ਕਾਰ ਸੇਵਾ ਕਰਦਾ ਹੈ। ਪਾਛੇ ਕੁਛ ਭੋਜਨ ਰਹਿ ਜਾਏ, ਹਾਂ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਛਕਣ ਤੋਂ ਬਾਅਦ ਜਿਹੜਾ ਥੋੜਾ ਬਹੁਤਾ ਕੁਝ ਕਿਣਕਾ ਲੰਗਰ ਵਿੱਚ ਰਹਿ ਜਾਂਦਾ, ਬਿਨਾਂ ਸਵਾਦ ਤੇ ਖਾਏ ਬਿਤਾਏ, ਉਹ ਕੋਈ ਭਾਵੇਂ ਸਵਾਦੀ ਨਾ ਹੋਵੇ, ਸੁੱਕਾ ਗਿੱਲਾ ਜਾਂ ਹੋਵੇ, ਉਹ ਕਹਿੰਦੇ ਇਸ ਤਰ੍ਹਾਂ ਇਹ ਛੱਕ ਜਾਂਦਾ ਬਿਨਾਂ ਸਵਾਦ ਤੇ ਸਮਾਂ ਲਗਾਉਂਦਾ ਹੈ। ਗੁਰ ਕੇ ਸਿੱਖ ਜਾਨ ਸਮਦਾਈ, ਹਾਂ ਜਿੰਨੇ ਗੁਰੂ ਕੇ ਸਿੱਖ ਸੇਵਕ ਬਹੁ ਗਿਣਤੀ ਵੀ ਜਾਣ ਕੇ ਸਮਝ ਕੇ ਸਭ ਕੀ ਸੇਵਾ ਕਰਹਿ ਬਣਾਈ, ਹਾਂ ਸਾਰਿਆਂ ਗੁਰਸਿੱਖਾਂ ਦੀ ਬਣਾ ਸਵਾਰ ਕੇ ਜੋਧ ਲਾਂਗਰੀ ਸੇਵਾ ਕਰਦਾ ਹੈ। ਜੋ ਜਿਸ ਕਾਲ ਪੁਰੀ ਮਹਿ ਆਵੈ, ਜੋ ਵੀ ਗੁਰੂ ਕਾ ਸਿੱਖ ਜਿਸ ਸਮੇਂ ਵੀ ਇਹ ਗੋਇੰਦਮਾਲਪੁਰੀ ਵਿੱਚ ਚੱਲ ਕੇ ਆ ਜਾਂਦਾ ਹੈ, ਤਬ ਕਰ ਤਿਆਰ ਆਹਾਰ ਅਚਾਵੈ, ਉਦੋਂ ਹੀ ਗੁਰੂ ਕੇ ਲੰਗਰ ਵਿੱਚ ਭੋਜਨ ਤਿਆਰ ਕਰਕੇ ਛਕਾ ਦਿੰਦਾ। ਜਿਵੇਂ ਉਹ ਮਾਤਾ ਦੇ ਬਾਬਾ ਮਿਤ ਸਿੰਘ ਨਿਹੰਗ ਸਿੰਘ ਜੀ, ਜਦੋਂ ਕੋਈ ਉਹ ਸੰਗਤ ਆ ਜਾਂਦੀ ਸੀ, ਉਦੋਂ ਹੀ ਉਹ ਤਿਆਰ ਕਰਕੇ ਛਕਾਇਆ ਕਰਦੇ ਸਨ, ਅਤੇ ਬਾਬਾ ਨਿਧਾਨ ਸਿੰਘ ਜੀ ਦੇ ਤਾਂ ਹਰ ਸਮੇਂ ਹੀ ਉਹ ਰਾਤ ਨੂੰ ਵੀ ਤਿਆਰ ਰਹਿੰਦਾ ਹੈ, ਸਾਰੀ ਰਾਤ ਹੀ ਜਦੋਂ ਮਰਜ਼ੀ ਜਾਓ ਗੁਰੂ ਕੇ ਲੰਗਰ ਵਿੱਚ ਬਸ ਪੰਗਤਾਂ ਲੱਗੀਆਂ ਰਹਿੰਦੀਆਂ, ਕਿਉਂਕਿ ਰਾਤ ਨੂੰ ਵੀ ਗੱਡੀਆਂ ਆਈ ਜਾਂਦੀਆਂ ਅਤੇ ਸੰਗਤ ਆਈ ਜਾਂਦੀ ਹੈ, ਕੋਈ ਜਾਣ ਵਾਲੀ ਸੰਗਤ ਹੁੰਦੀ ਹੈ ਵਾਪਸ। ਇਸ ਤਰ੍ਹਾਂ ਹਰ ਸਮੇਂ ਗਰਮੀ ਲੰਗਰ ਉੱਥੇ ਬਣਿਆ ਮਿਲਦਾ ਹੈ ਅਤੇ ਛਕਾਇਆ ਜਾਂਦਾ ਹੈ। ਆਲਸ ਕੋ ਦਿਜਬਰ ਕਰੇ, ਪਰ ਜਿਹੜਾ ਬ੍ਰਹਮਣ ਜੋਧ ਰਸੋਈ ਹੈ, ਕੋਈ ਬਿਲਕੁਲ ਆਲਸ ਦਿਦਰ ਨਹੀਂ ਕਰਦਾ ਹੈ। ਆਏ ਛੁਦਿਤ ਕੀ ਛੁਦਾ ਸੋ ਹਰੈ, ਜਿਹੜਾ ਵੀ ਗੁਰੂ ਕੇ ਲੰਗਰ ਵਿੱਚ ਭੁੱਖਾ ਤੇ ਆਇਆ ਆ ਜਾਂਦਾ, ਉਹਨੂੰ ਭੋਜਨ ਛਕਾ ਕੇ ਤ੍ਰਿਪਤ ਕਰਦਾ ਰਜਾਉਂਦਾ ਹੈ। ਦੇਖ ਸੇਵ ਰੀਜੇ ਗੁਰਦੇਵ, ਗੁਰੂ ਕੇ ਲੰਗਰ ਵਿੱਚ ਗੁਰਸਿੱਖਾਂ ਦੀ ਮਹਾਨ ਸੇਵਾ ਦੇਖ ਦੇਖ ਕੇ ਗੁਰੂ ਅਮਰਦੇਵ ਮਹਾਰਾਜ ਜੀ ਇਹਦੇ ਤੇ ਖੁਸ਼ ਹੋ ਗਏ। ਸਤਨਾਮ ਦੇ ਗਿਆਨ ਕਰੇਵ, ਸਤਨਾਮ ਵਾਹਿਗੁਰੂ ਗੁਰਮੰਤਰ ਦੇ ਕੇ ਇਹਨੂੰ ਵਾਹਿਗੁਰੂ ਦਾ ਗਿਆਨ ਕਰ ਦਿੱਤਾ ਹੈ। ਜਨਮ ਮਰਨ ਕੋ ਦੁੱਖ ਨਿਵਾਰਾ, ਇਸ ਤਰ੍ਹਾਂ ਜਿਹੜਾ ਜਨਮ ਮਰਨ ਦਾ ਮਹਾਨ ਦੁੱਖ ਹੈ ਉਹ ਵੀ ਸਤਿਗੁਰੂ ਨੇ ਨਿਵਿਰਤ ਕਰ ਦਿੱਤਾ ਹੈ। ਪਾਇਓ ਪਦ ਜਹਿ ਆਨੰਦ ਉਦਾਰਾ, ਉਹ ਕਹਿੰਦੇ ਉਹਦਾ ਰੁਤਬਾ ਪਾ ਲਿਆ ਹੈ ਜਿੱਥੇ ਬੜਾ ਭਾਰੀ ਸ੍ਰੇਸ਼ਟ ਆਨੰਦ ਦੀ ਆਨੰਦ। ਇੱਕ ਵਾਰ ਗੇ ਸਹਿਜ ਸੁਭਾਏ, ਇੱਕ ਵਾਰੀ ਦੀ ਗੱਲ ਹੈ, ਸੁਤੇ ਸੁਭਾ ਗੁਰੂ ਅਮਰਦਾਸ ਸਾਹਿਬ ਜੀ ਚਲੇ ਗਏ ਟੱਲੇ ਗ੍ਰਾਮ ਵਿਖੇ ਸਮੁਦਾਏ, ਜਿਹੜਾ ਟੱਲਾ ਨਗਰ ਹੈ ਇਹਦੇ ਵਿੱਚ ਸੁਖ ਦੇਣ ਵਾਲੇ ਸਤਿਗੁਰੂ ਜੀ। ਪ੍ਰਿਥੀ ਮਲ ਅਰ ਤੁਲਸਾ ਦੋਏ, ਉਹ ਸਵੇਰੇ ਟੱਲਾ ਨਿਵਾਸੀ ਪ੍ਰਿਥੀ ਮਲ ਜੀ, ਇਸੇ ਤਰ੍ਹਾਂ ਤੇ ਦੂਸਰਾ ਇਹਦੇ ਨਾਲ ਭਾਈ ਤੁਲਸਾ ਜੀ ਮਿਲਿਆ। ਉਤੇ ਜਾਤ ਕੇ ਭੱਲੇ ਸੋਏ, ਕਹਿੰਦੇ ਇਹ ਜਾਤੀ ਦੇ ਭੱਲਿਆਂ ਵਿੱਚੋਂ ਸੀ, ਭੱਲੇ ਜਾਤ ਦੇ ਭੱਲਿਆਂ ਦੀ ਬੰਸ ਵਿੱਚੋਂ ਸਨ। ਸੁਨ ਦਰਸ਼ਨ ਕੋ ਤਬ ਚੱਲ ਆਏ, ਇਹਨਾਂ ਨੇ ਸੁਣਿਆ ਵੀ ਡੱਲੇ ਨਗਰ ਵਿੱਚ ਅੱਜ ਗੁਰੂ ਅਮਰਦਾਸ ਸਾਹਿਬ ਜੀ ਆਏ, ਸੁਣ ਕੇ ਵੀ ਦਰਸ਼ਨਾਂ ਲਈ ਆ ਗਏ। ਨਮੋ ਕਰੀ ਬੈਠੇ ਢਿੱਗ ਥਾਏ, ਨਮਸਕਾਰ ਸਤਿਕਾਰ ਕੀਤੀ ਹੈ ਜਿੱਥੇ ਨੇੜੇ ਥਾਂ ਸੀ ਨਾ ਭਾਵ ਮਹਾਰਾਜ ਨੇੜੇ ਜੇ ਹੋ ਕੇ ਬਹਿ ਗਏ ਹਨ। ਔਰ ਹੰਕਾਰੀ ਗਿਰਾ ਉਚਾਰੀ, ਹਿਰਦੇ ਦੇ ਵਿੱਚ ਹੰਕਾਰੀ ਸੀ, ਹਿਰਦੇ ਵਿੱਚ ਹੰਕਾਰ ਰੱਖਣ ਵਾਲੇ ਸੀ ਤੇ ਹੰਕਾਰ ਨਾਲ ਇਹਨਾਂ ਨੇ ਬਾਣੀ ਗੱਲ ਜੀ ਆਖੀ ਹੈ। ਏਕੋ ਜਾਤ ਹਮਾਰ ਤੁਮਾਰੀ, ਗੁਰੂ ਅਰਦਾਸ ਸਾਹਿਬ ਜੀ ਸਾਡੀ ਜਾਤ ਤੇ ਤੁਹਾਡੀ ਜਾਤ ਜਿਹੜੀ ਇੱਕੋ ਹੀ ਹੈ, ਭਾਵ ਤੁਸੀਂ ਵੀ ਭੁੱਲਿਆਂ ਵਿੱਚੋਂ ਅਸੀਂ ਵੀ ਭੁੱਲਿਆਂ ਵਿੱਚੋਂ ਹੀ ਹਾਂ। ਸ੍ਰੀ ਗੁਰ ਅਮਰ ਭਨਿਓ ਸੁਨ ਸੋਏ, ਗੁਰੂ ਅਮਰਦਾਸ ਸਾਹਿਬ ਜੀ ਨੇ ਦੋਹਾਂ ਤੋਂ ਮਲ ਤੋਂ ਤੁਰਸਾ ਤੋਂ ਸੁਣ ਕੇ ਕਿਹਾ ਹੈ, ਜਾਤ ਪਾਤ ਗੁਰ ਕੀ ਨਹਿ ਕੋਏ। ਕਹਿੰਦੇ ਉਹ ਪਿਰਥੀ ਮਲ ਤੁਰਸਾ ਸੁਣ ਲਾ, ਜਿਹੜੇ ਗੁਰੂ ਮਹਾਰਾਜ ਹੁੰਦੇ ਉਹਨਾਂ ਦੀ ਕੋਈ ਜਾਤ ਬਰਾਦਰੀ ਨਹੀਂ ਹੁੰਦੀ ਹੈ। ਉਪਜਹ ਜੇ ਸਰੀਰ ਜਗ ਮਾਹੀ, ਜਿਹੜੇ ਕੋਈ ਸਰੀਰ ਕਰਕੇ ਸੰਸਾਰ ਦੇ ਵਿੱਚ ਪੈਦਾ ਵੀ ਹੋ ਜਾਂਦੇ ਹਨ, ਇਨਕੀ ਜਾਤ ਸਾਚ ਸੋ ਨਾਹੀ। ਜਿਵੇਂ ਸਰੀਰ ਦੇ ਨਾਲ ਜਾਤਾਂ ਲਾਈਆਂ ਹੋਈਆਂ ਵੀ ਫਲਾਨੀ ਜਾਤ ਫਲਾਨੀ, ਕਹਿੰਦੇ ਇਹਨਾਂ ਗੁਰਾਂ ਸਤਿਗੁਰਾਂ ਦੀ ਕੋਈ ਜਾਤ ਸੱਚੀ ਨਹੀਂ ਹੁੰਦੀ ਹੈ। ਚਾਤੀ ਵਿੱਚ ਪੈਦਾ ਹੋ ਜਾਣ ਵੀ ਗੁਰੂ ਉਸੇ ਜਾਤ ਦੇ ਹੋ ਜਾਂਦੇ, ਇਹ ਗੱਲ ਨਹੀਂ ਹੁੰਦੀ। ਬਿਨਸ ਜਾਤ ਇਹੋ ਜਰ ਜਰ ਹੋਏ, ਕਿਉਂਕਿ ਜਿਹੜੀ ਦੇਹ ਹੈ ਜਿਹਦੇ ਨਾਲ ਇਹ ਜਾਤ ਜੋੜੀ ਜਾਂਦੀ ਹੈ, ਤਾਂ ਕਹਿੰਦੇ ਬਿਨਸ ਨਾਸ ਹੋ ਜਾਂਦੀ ਹੈ, ਪੁਰਾਣੀ ਜੀ ਬੁੱਢੀ ਜੀ ਵੀ ਹੋ ਜਾਂਦੀ ਹੈ। ਦੇ ਆਗੇ ਜਾਤ ਜਾਤ ਨਹਿ ਕੋਏ, ਜਿਸ ਵੇਲੇ ਕਹਿੰਦੇ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਸਰੀਰ ਇੱਥੇ ਖਤਮ ਹੋ ਜਾਂਦਾ ਹੈ, ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ, ਅੱਗੇ ਤਾਂ ਕਹਿੰਦੇ ਸਰੀਰ ਦੀ ਜਿਹੜੀ ਜਾਤ ਨਾਲ ਲਾਈ ਹੁੰਦੀ ਉਹ ਜਾਂਦੀ ਨੀ ਕੋਈ ਕਿਸੇ ਦੇ ਨਾਲ। ਸ੍ਰੀ ਮੁਖ ਵਾਕ ਅੱਗੇ ਜਾਤ ਨਾ ਜੋਰ ਹੈ, ਕਹਿੰਦੇ ਇਸ ਕਰਕੇ ਵੀ ਤੁਲਸਾ ਮਲ ਪਿਰਸੀ ਮਲ ਤੇ ਤੁਲਸਾ ਇਹ ਗੁਰੂ ਨਾਨਕ ਸਾਹਿਬ ਦੇ ਵਾਚਨ ਹਨ, ਵੀ ਅੱਗੇ ਜਿਹੜੀ ਕੋਈ ਜਾਤੀ ਹੈ ਇਹਦਾ ਕੋਈ ਬਲ ਨਹੀਂ ਚੱਲਦਾ ਹੈ। ਅੱਗਾ ਜੀਓ ਨਵੇ, ਅੱਗੇ ਜਿਹਨਾਂ ਨੇ ਕਹਿੰਦੇ ਜਿਹਨਾਂ ਨਾਲ ਵਾਹ ਪੈਣਾ ਹੈ, ਜਿਹਨਾਂ ਨੇ ਹਿਸਾਬ ਕਿਤਾਬ ਲੈਣਾ, ਉਹ ਨਵੇਂ ਜੀ ਹੈ, ਭਾਵ ਜਮਦੂਤ ਨਵੇਂ ਹੀ ਹੁੰਦੇ ਹੈ, ਪਹਿਲਾਂ ਨੀ ਉਹਨਾਂ ਨਾਲ ਵਾਹ ਪਿਆ, ਉਹਨਾਂ ਨਾਲ ਕੋਈ ਪਛਾਣ ਨਹੀਂ ਹੁੰਦੀ। ਜਿਨਕੀ ਲੇਖਾ ਪਤ ਪਵੇ, ਇਹਨਾਂ ਦੀ ਕਹਿੰਦੇ ਜਿਹੜੀ ਇੱਜ਼ਤ ਰੋ ਲੇਖੇ ਵਿੱਚ ਪੈ ਜਾਂਦੀ ਹੈ, ਭਾਵ ਇੱਜ਼ਤ ਕੌਣ ਹੁੰਦੀ ਹੈ। ਚੰਗੇ ਸੇਈ ਕੇ, ਉਹੀ ਕਹਿੰਦੇ ਕਿ ਕੋਈ ਜਿਹੜੇ ਆ ਚੰਗੇ ਹੁੰਦੇ ਆ, ਬਾਕੀ ਤਾਂ ਜਾਤਾਂ ਪਾਤਾਂ ਵਾਲੇ ਉੱਥੇ ਫਸਦੇ ਹੀ ਹੈ, ਮਾਰੇ ਹੀ ਜਾਂਦੇ ਹਨ। ਸ੍ਰੀ ਨਾਨਕ ਬਾਕ ਉਚਾਰਾ, ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਰਾਹੀਂ ਬਾਣੀ ਦਾ ਬਚਨ ਕਿਹਾ। ਆਗੇ ਜਾਤ ਨਾ ਜੋਰ ਸਿਧਾਰਾ, ਪ੍ਰਲੋਕ ਵਿੱਚ ਨਾ ਤਾਂ ਜਾਤੀ ਜਾਂਦੀ ਹੈ, ਨਾ ਜਿਹੜਾ ਕੋਈ ਸਰੀਰਕ ਬਲ ਹੁੰਦਾ ਹੈ ਉਹ ਇਹਦੇ ਨਾਲ ਜਾਂਦਾ ਹੈ। ਉਪਜੈ ਤਨ ਇਤਹੀ ਬਿਨ ਸੰਤੇ, ਇੱਥੇ ਮਾਤ ਲੋਕ ਵਿੱਚ ਹੀ ਸਰੀਰ ਪੈਦਾ ਹੋ ਜਾਂਦੇ, ਇੱਥੇ ਹੀ ਸਰੀਰ ਖਤਮ ਹੋ ਜਾਂਦੇ। ਅੱਗੇ ਸੰਤ ਨਾ ਕਿਸੇ ਚਲੰਤੇ, ਜਿਹੜੇ ਸਰੀਰ ਹੈ ਅੱਗੇ ਪ੍ਰਲੋਕ ਨੂੰ ਤਾਂ ਕਿਸੇ ਦੇ ਨਾਲ ਨਹੀਂ ਚੱਲਦੇ, ਨਾ ਜਾਤ ਜਾਂਦੀ ਹੈ, ਨਾ ਸਰੀਰ ਦੇ ਵਿੱਚ ਜਿਹੜਾ ਕੋਈ ਬਲ ਹੈ ਉਹ ਜਾਂਦਾ ਹੈ, ਇੱਥੇ ਹੀ ਸਭ ਕੁਛ ਰਹਿ ਰੂ ਜਾਂਦਾ ਹੈ। ਸਿਮਰਿਓ ਜਿਨ ਸਤਨਾਮ ਸਦੀਵਾ, ਇਹਨੀ ਗੱਲ ਹੈ ਜਿਨ੍ਹਾਂ ਨੇ ਸਰੀਰ ਪ੍ਰਾਪਤ ਕਰਕੇ ਗੁਰੂ ਦੁਆਰਾ ਉਪਦੇਸ਼ ਲੈ ਕੇ ਹਮੇਸ਼ਾ ਸਤਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਸਿੱਖਣ ਸੇਵ ਕਰੀ ਮਨ ਨੀਵਾ, ਸਿਮਰਨ ਦੇ ਨਾਲ ਗੁਰੂ ਕੇ ਸਿੱਖਾਂ ਦੀ ਮਨ ਨੀਵਾ ਕਰਕੇ ਨਿਮਰਤਾ ਸਹਿਤ ਸੇਵਾ ਕੀਤੀ ਹੈ। ਤਿਨਕੀ ਪਤ ਲੇਖੇ ਪਰ ਜਾਏ, ਉਹਨਾਂ ਦੀ ਜਿਹੜੀ ਇੱਜ਼ਤ ਉਰੋ ਹੈ ਕਹਿੰਦੇ ਲੇਖੇ ਵਿੱਚ ਪੈ ਜਾਂਦੀ ਹੈ, ਜਾਣੀ ਉਹਨਾਂ ਦੀ ਪ੍ਰਵਾਨ ਹੋ ਜਾਂਦੀ ਹੈ। ਜਾਤ ਕੁਜਾਤ ਨਾ ਪਰਖਹਿ ਕਾਏ, ਅੱਗੇ ਪ੍ਰਲੋਕ ਵਿੱਚ ਵੀ ਇਹ ਚੰਗੀ ਜਾਤੀ ਵਾਲਾ ਇਹ ਖੋਟੀ ਜਾਤੀ ਵਾਲਾ ਇਹ ਨਹੀਂ ਕੋਈ ਪਰਖਿਆ ਪੁਰਖਿਆ ਜਾਂਦਾ ਹੈ। ਮੱਲਣ ਆਨ ਪਰਿਓ ਗੁਰਸਰਨੀ, ਇਸ ਤਰ੍ਹਾਂ ਇਹ ਜਿਹੜੇ ਭੱਲੇ ਆਪਣੇ ਵਸ ਦਾ ਹੰਕਾਰ ਜਿਹਾ ਕਰਦੇ ਸੀ ਸੁਧਰ ਗਏ ਹਨ, ਨਿਮਰਤਾ ਵਿੱਚ ਆ ਗਏ ਹਨ, ਨਿਹਾਲ ਹੋਏ। ਮੱਲਣਾ ਇਹ ਵੀ ਇਸ ਤਰ੍ਹਾਂ ਪਿਛਲੇ ਜਿਹੜੇ ਸਿੱਖਾਂ ਦੇ ਨਾਂ ਹੈ ਕੋਈ ਮੱਲ ਜਾਂ ਚੰਦ ਜਾਂ ਦਾਸ ਇਹ ਤਾਂ ਲਾਲੋ ਲੈਂਦੇ ਸਨ, ਜਾਂ ਜਿਹੜਾ ਕੋਈ ਸਿੱਖ ਦੇ ਮਗਰਲੇ ਪਾਸੇ ਸਿੰਘ ਹੈ ਸ਼ਬਦ ਇਹ ਤਾਂ ਗੁਰੂ ਕਲਗੀਧਰ ਜੀ ਨੇ ਲਾਇਆ ਹੈ, ਨਹੀਂ ਤਾਂ ਅੱਧਾ ਜਿਹਾ ਨਾ ਹੀ ਚੱਲਦਾ ਸੀ। ਇੱਥੇ ਵੀ ਉਹ ਭਾਈ ਗੁਰਦਾਸ ਜੀ ਨੇ ਵੀ ਸਾਰੇ ਸਿੱਖਾਂ ਦੇ ਅੱਧੇ ਅੱਧੇ ਨਾਂ ਦੇ ਇਕੱਲਾ ਇਕੱਲੇ ਦਿੱਤਾ ਹੈ। ਕੋਈ ਮੱਲਣ ਨਾਮ ਦਾ ਪੁਰਸ਼ ਗੁਰੂ ਕੀ ਸ਼ਰਨੀ ਆ ਪਿਆ ਹੈ, ਕਰ ਬੰਦਨ ਪਦ ਬਿਨਤੀ ਬਰਨੀ। ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਫਿਰ ਇਹਨੇ ਬੇਨਤੀ ਕਹੀ ਹੈ, ਕਹੋ ਕੁਛ ਕੁਛ ਦੀਜਹਿ ਉਪਦੇਸ਼। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਵੀ ਕੋਈ ਸ਼ੁਭ ਉਪਦੇਸ਼ ਦੇਈਏ, ਜਿਸ ਤੇ ਮਿਟੈ ਕਲੇਸ਼ ਅਸ਼ੇਸ਼। ਇਸ ਦੇ ਕਮਾਉਣ ਨਾਲ ਮਹਾਰਾਜ ਪੰਜ ਤਰ੍ਹਾਂ ਦੇ ਜਿਹੜੇ ਕਲੇਸ਼ ਹਨ, ਵਿਦਿਆ ਸੰਸਥਾ ਵੀ ਨਿਵੇਸ਼ ਰਾਗ ਦਵੈਸ਼ ਪੰਜ ਕਲੇਸ਼ ਇਹ ਮਿਟ ਜਾਣ। ਸਤਿਗੁਰ ਕਹਿਓ ਤਿਆਗ ਹੰਕਾਰਾ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਇਹੀ ਸ਼ੁਭ ਉਦੇਸ਼ ਹੈ ਵੀ ਜਿਹੜਾ ਹੰਕਾਰ ਹੈ ਨਾ ਉਹ ਛੱਡ ਦੇਣਾ ਚਾਹੀਏ। ਸੰਤਨ ਸੇਵਾ ਹੋਏ ਸੁਖਾਰਾ। ਹੰਕਾਰ ਛੱਡ ਕੇ ਜਿਹੜੇ ਸਿਮਰਨ ਵਾਲੇ ਆ ਉਹਨਾਂ ਦੀ ਸੇਵਾ ਕਰਿਆ ਕਰ, ਫਿਰ ਤੂੰ ਸੁਖਾਲਾ ਹੋ ਜਾਵੇਂਗਾ। ਸਰਦਾ ਧਰ ਆਹਾਰ ਕਰਵਾਵਹੁ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਸਰਦਾ ਧਾਰ ਕੇ ਸੋਹਣਾ ਭੋਜਨ ਤਿਆਰ ਕਰਵਾਓ। ਚਰਨ ਪਖਾਰਹੁ ਰੁਚ ਤ੍ਰਿਪਤਾਵਹੁ। ਜਿਹੜੇ ਵੀ ਸਵਾਸਤਾ ਸਿਮਰਨ ਕਰਨ ਵਾਲੇ ਗੁਰਸਿੱਖ ਸੰਤ ਉਹਨਾਂ ਦੇ ਚਰਨ ਧੋਵੋ ਤੇ ਬੜੀ ਰੁਚੀ ਦੇ ਨਾਲ ਉਹਨਾਂ ਨੂੰ ਭੋਜਨ ਛਕਾ ਕੇ ਤ੍ਰਿਪਤ ਪ੍ਰੀਤੀ ਨਾਲ ਭੋਜਨ ਛਕਾ ਕੇ ਤ੍ਰਿਪਤ ਕਰੋ, ਰਜਾਓ। ਵਸਤਰ ਬਣਾਏ ਗੁਰਨ ਹਿਤ ਦੇਹਾਂ। ਇਸ ਤਰ੍ਹਾਂ ਗੁਰੂ ਕੇ ਨਿਤ ਕਹਿੰਦੇ ਵਸਤਰ ਬਣਾ ਕੇ ਵੀ ਗੁਰਸਿੱਖਾਂ ਨੂੰ ਸਿਮਰਨ ਵਾਲਿਆਂ ਨੂੰ ਦੇਹੋ, ਭਾਵ ਕਿ ਨਿਸ਼ਕਾਮ ਹੋ ਕੇ ਸਾਰਾ ਕੁਛ ਇਹ ਦੇਵੋ। ਸ਼ੁੱਧ ਨਗਨ ਤੇ ਆਮ ਆਸਿਖ ਲੇ ਹੋ। ਜਿਹੜੇ ਕੋਈ ਭੁੱਖੇ ਹਨ ਬੇਪੜਦਾ ਨਗਨ ਹਨ ਉਹਨਾਂ ਨੂੰ ਵਸਤਰ ਦੇ ਕੇ ਪਦਾਰਥ ਛਕਾ ਕੇ ਆਸ਼ੀਰਵਾਦ ਲਵੋ। ਸਤ ਨਾਮ ਸਿਮਰਹ ਤਜ ਕਾਨ। ਹੋਰ ਜਿਹੜੀ ਲੋਕਾਂ ਦੀ ਕਾਨ ਕਨੌੜ ਛੱਡ ਕੇ ਵੀ ਲੋਕ ਕੀ ਕਹਿਣਗੇ ਵੀ ਪਹਿਲਾਂ ਤਾਂ ਜਾਂਦਾ ਨਹੀਂ ਸੀ, ਹੁਣੇ ਬੜਾ ਇਹ ਸਤਨਾਮ ਸਿਮਰਨ ਕਰਦਾ, ਬੜਾ ਸੰਗਤ ਵੀ ਜਾਂਦਾ। ਇਹ ਲੋਕਾਂ ਦੀ ਕਾਨ ਛਰੋੜ ਛੱਡ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ। ਹੋਹ ਅੰਤ ਕੋ ਤੁਵ ਕਲਿਆਨ। ਇਸ ਤਰ੍ਹਾਂ ਵੀ ਅੰਤ ਦੇ ਸਮੇਂ ਤੇਰਾ ਕਲਿਆਣ ਹੋ ਜਾਏਗਾ, ਭਲਾ ਹੋ ਜਾਏਗਾ। ਸੁਣ ਗੁਰ ਬਚਤੇ ਕਰਨ ਸੋ ਲਾਗਿਓ। ਜਿਹੜਾ ਮੱਲਣ ਗੁਰ ਸੀ ਗੁਰੂ ਮਹਾਰਾਜ ਤੋਂ ਉਪਦੇਸ਼ ਸੁਣ ਕੇ ਇਸੇ ਤਰ੍ਹਾਂ ਇਹ ਕਰਨ ਲੱਗ ਪਿਆ, ਕਮਾਉਣ ਲੱਗ ਪਿਆ ਹੈ। ਸੰਤਨ ਸੇਵ ਵਿਖੈ ਅਨੁਰਾਗਿਓ। ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਉਹਨਾਂ ਦੀ ਸੇਵਾ ਦੇ ਵਿੱਚ ਹੀ ਬੜਾ ਪ੍ਰੇਮ ਕਰਨ ਲੱਗ ਪਿਆ, ਪ੍ਰੇਮੀ ਬਣ ਗਿਆ ਹੈ। ਉਗਰ ਸੈਨ ਅਰ ਰਾਮੂ ਦੀਪਾ। ਇਸੇ ਤਰ੍ਹਾਂ ਉਗਰ ਸੈਨ ਜੀ, ਰਾਮੂ ਜੀ, ਦੀਪਾ ਜੀ ਆਏ ਨਗੌਰੀ ਗੁਰੂ ਸਮੀਪਾ। ਚੌਥਾ ਕਹਿੰਦੇ ਨਗੌਰੀ ਨਾਮ ਦਾ ਜਿਹੜਾ ਗੁਰਸਿੱਖ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਹੀ ਆਇਆ ਹੈ। ਕਰ ਬੰਧਨ ਬੂਝਿਓ ਉਪਦੇਸ਼। ਚੌਹਾਂ ਨੇ ਨਮਸਕਾਰ ਕਰਕੇ ਸਤਿਗੁਰੂ ਜੀ ਤੋਂ ਮਹਾਰਾ ਉਪਦੇਸ਼ ਦਿਓ ਪੁੱਛਿਆ ਹੈ। ਗੁਰ ਬੋਲੇ ਕਰ ਕਿਰਪਾ ਵਿਸ਼ੇਸ਼। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਵਿਸ਼ੇਸ਼ ਕਰਕੇ ਕਿਰਪਾ ਕਰਦੇ ਬੋਲੇ ਮੁੱਖ ਤਾਂ। ਸਿੱਖ ਜਿਸ ਸਮੇਂ ਆਏ ਕਰ ਮਿਲੇ। ਮਹਾਰਾਜ ਕਹਿੰਦੇ ਉਗਰ ਸੈਨ ਰਾਮੂ ਦੀਪੇ ਤੇ ਨਗੌਰੀ, ਗੁਰੂ ਕਾ ਸਿੱਖ ਜਿਸ ਸਮੇਂ ਵੀ ਤੁਹਾਨੂੰ ਆ ਕੇ ਘਰ ਦੇ ਵਿੱਚ ਮਿਲੇ ਜੁੜੇ, ਦੇਹ ਤਿਆਰ ਕਰ ਭੋਜਨ ਭਲੇ। ਉਸੇ ਵੇਲੇ ਕਹਿੰਦੇ ਚੰਗੇ ਚੰਗਾ ਜਿਹੜਾ ਭੋਜਨ ਤਿਆਰ ਕਰਕੇ ਉਹਨੂੰ ਵੀ ਛਕਾ ਦੇਵੋ। ਅੰਮ੍ਰਿਤ ਵੇਲਾ ਕਰੋ ਇਸ਼ਨਾਨ। ਦੂਸਰਾ ਨਾਲ ਉਪਦੇਸ਼ ਹੈ ਵੀ ਜਦੋਂ ਅੰਮ੍ਰਿਤ ਦਾ ਵੇਲਾ ਹੋਵੇ ਫਿਰ ਉੱਠ ਕੇ ਇਸ਼ਨਾਨ ਕਰ ਲਿਆ ਕਰੋ। ਗੁਰ ਕੋ ਸ਼ਬਦ ਪਠੋ ਕਰ ਧਿਆਨ। ਗਿਆਨ। ਗੁਰੂ ਮਹਾਰਾਜ ਦੇ ਸ਼ਬਦ ਬਾਣੀ ਦੇ ਉਹ ਧਿਆਨ ਕਰਕੇ ਸ਼ੁੱਧ ਕਰਕੇ ਪੜਿਆ ਕਰੋ। ਅਰਥ ਵਿਚਾਰ ਉਚਾਰਨ ਕਰੀਏ ਹੈ। ਇਸ ਤਰ੍ਹਾਂ ਕਹਿੰਦੇ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਕੇ ਫਿਰ ਗੁਰਬਾਣੀ ਨੂੰ ਉਚਾਰਨ ਕਰੀਏ। ਜਿਹਨੇ ਪਾਣੀ ਪੜ੍ਹਨੀ ਹੈ ਨਾਲ ਉਹਦੇ ਅਰਥਾਂ ਦੀ ਵਿਚਾਰ ਕਰਦੇ ਰਹਿਣਾ। ਕਿਦੋ ਸੁਣੋ ਕਰ ਨਿਰਣੈ ਧਰੀਏ ਹੈ। ਕਿਸੇ ਤੋਂ ਸੁਣ ਕੇ ਗੁਰਬਾਣੀ ਫਿਰ ਉਹਦਾ ਨਿਰਣਾ ਧਾਰਨਾ ਵੀ ਗੁਰੂ ਮਹਾਰਾਜ ਨੇ ਅੱਜ ਬਾਣੀ ਰਾਹੀਂ ਕੀ ਕਿਹਾ ਹੈ। ਚਤੁਰ ਘਟੀ ਸਭ ਕਾਜ ਵਿਸਾਰ ਮਹਾਰਾਜ ਕਹਿੰਦੇ ਵੀ ਚਾਰ ਘੜੀਆਂ ਤੱਕ ਇੱਕ ਘੰਟਾ 36 ਮਿੰਟ ਬਣ ਜਾਂਦੇ। ਚਾਰ ਘੜੀਆਂ ਦੇ ਇੱਕ ਘੰਟਾ 36 ਮਿੰਟ ਕਰਦੇ ਜਿੰਨੇ ਕੰਮ ਤੰਦ ਬਿਲਕੁਲ ਭੁਲਾ ਦੇਵੋ। ਅਰਥ ਸੁਣੋ ਕੈ ਆਪ ਉਚਾਰ ਕਹਿੰਦੇ ਗੁਰਬਾਣੀ ਦੇ ਅਰਥ ਸੁਣੋ ਜਾਂ ਆਪ ਗੁਰਬਾਣੀ ਉਚਾਰਨ ਕਰੋ ਕਿ ਸੁਣਾਓ। ਸਲਤਾ ਮਹਿ ਨੌਕਾ ਬਹੁ ਭਰੀਅਤ ਸਿੱਖਾਂ ਵੀ ਚਾਰ ਘੜੀਆਂ ਇਸ ਤਰ੍ਹਾਂ ਇਹ ਸੰਗਤ ਵਿੱਚ ਲਾਉਣ ਕਰਕੇ ਫਿਰ ਸਾਰੀ ਦਿਹਾੜੀ ਘਰੇ ਰਹਿਣ ਕੰਮ ਕਰੀ ਜਾਣ ਵੀ ਐਂ ਕਿਉਂ ਹੋ ਜਾਓ। ਕਹਿੰਦੇ ਜਿਵੇਂ ਵੀ ਜਿਹੜੀ ਬੇੜੀ ਹੈ ਉਹ ਕਹਿੰਦੇ ਪਾਣੀ ਵੀ ਚਾਰ ਕੁੰਗਲਾਂ ਬਾਹਰ ਰਹਿੰਦੀ ਹੁੰਦੀ ਹੈ। ਚਤੁਰੰਗਨ ਜਲ ਵਹਿਰ ਨਹਿਰੀਅਤ ਨਿਹਰੀਅਤ ਕਹਿੰਦੇ ਜਿਹੜੀ ਬੇੜੀ ਹੈ ਹਮੇਸ਼ਾ ਕਹਿੰਦੇ ਭਰੀ ਹੋਈ ਪਾਣੀ ਵਿੱਚ ਰਹਿੰਦੀ ਹੈ ਤੇ ਚਾਰ ਕੁ ਜਿਹੜੀ ਉਂਗਲਾਂ ਜਲ ਤੋਂ ਕਹਿੰਦੇ ਬਾਹਰ ਚਲਦੀ ਹੋਈ ਵੇਖੀ ਜਾਂਦੀ ਹੈ। ਭਰੀ ਬਾਰ ਸੋ ਉਤਰਹਿ ਪਾਰ ਇਸ ਤਰ੍ਹਾਂ ਲੋਕਾਂ ਦੇ ਭਾਰ ਨਾਲ ਭਰੀ ਹੋਈ ਜਿਹੜੀ ਬੇੜੀ ਹੈ ਚਾਰ ਉਂਗਲਾਂ ਪਾਣੀ ਤੋਂ ਉਤਰ ਰਹਿ ਕੇ ਪਾਰ ਉਤਰ ਜਾਂਦੀ ਪਾਰ ਲੰਘ ਜਾਂਦੀ ਹੈ। ਤਿਮ ਜਗ ਕਾਰਜ ਕੇ ਵਿਵਹਾਰ ਕਹਿੰਦੇ ਜਿਹੜੇ ਸੰਸਾਰ ਦੇ ਜਿਹੜੇ ਕਾਰ ਵਿਹਾਰ ਹੈ ਇਹ ਜਿਵੇਂ ਭਰੀ ਹੋਈ ਬੇੜੀ ਪਾਣੀ ਵੀ ਚਲਦੀ ਹੈ ਇਸ ਤਰ੍ਹਾਂ ਹਨ। ਨਿਸ ਦਿਨ ਕਰੀਓ ਧਰਮ ਸੋ ਕੀਰ ਕਿਰਤ ਦਿਨ ਹੋਵੇ ਰਾਤ ਹੋਵੇ ਧਰਮ ਦੀ ਕਿਰਤ ਕਰਦੇ ਰਹੋ। ਚਤੁਰ ਘਟੀ ਦੇਹੋ ਗੁਰਮਹਿ ਬਿਰਤ ਜਿਹੜੀਆਂ ਦਿਨ ਦੇ ਵਿੱਚ ਚਾਰ ਘੜੀਆਂ ਹਨ ਗੁਰੂ ਮਹਾਰਾਜ ਵਿੱਚ ਉਹਦੀ ਮਨ ਦੀ ਬਿਰਤੀ ਦੇ ਦਿਓ। ਚਾਰ ਘੜੀਆਂ ਮਨ ਦੀ ਬਿਰਤੀ ਨੂੰ ਗੁਰੂ ਵਿੱਚ ਲਾਓ ਬਾਣੀ ਵਿੱਚ ਲਾਓ। ਸਭ ਕਾਰਜ ਜੁਤ ਹੋਏ ਕਲਿਆਣ ਸਾਰੇ ਕਾਰਜਾਂ ਕੰਮਾਂ ਸਮੇਤ ਹੀ ਭਾਵ ਕਰਦਿਆਂ ਤੁਹਾਡਾ ਕਲਿਆਣ ਹੋ ਜਾਏਗਾ ਕਿਉਂਕਿ ਜਦੋਂ ਇਸ ਸੰਗਤ ਵਿੱਚ ਆ ਕੇ ਮਨੁੱਖ ਚਾਰ ਘੜੀਆਂ ਇੱਧਰ ਮਨ ਦੇਣ ਲੱਗੇ ਹੌਲੀ ਹੌਲੀ ਫਿਰੇ ਵੱਧ ਜਾਣਾ ਹੈ। ਵਧਣ ਨਾਲ ਫਿਰ ਕਰੇ ਵੀ ਇਹ ਕੰਮ ਕਾਰ ਕਰਦਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੂਗਾ ਇਹਦੇ ਨਾਲ ਕਲਿਆਣ ਸਹਿਜੇ ਹੋ ਜਾਣੀ ਹੈ। ਪ੍ਰਭੂ ਪ੍ਰਸਿੱਧ ਹੈ ਪ੍ਰੇਮ ਮਹਾਨ ਕਿਉਂਕਿ ਉਹ ਗੁਰਬਾਣੀ ਦਾ ਮਹਾਨ ਪ੍ਰੇਮ ਦੇਖ ਕੇ ਪਰਮੇਸ਼ਰ ਪ੍ਰਸੰਨ ਹੋ ਜਾਏਗਾ। ਸਗਰੇ ਕਾਰਜ ਗੁਰੂ ਸਵਾਰੇ ਬਾਕੀ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੇ ਰਹੋਗੇ ਸੇਵਾ ਕਰਦੇ ਹੋ ਫਿਰ ਜਿੰਨੇ ਕਾਰਜ ਹੈ ਤੁਹਾਡੇ ਉਹ ਗੁਰੂ ਮਹਾਰਾਜ ਆਪ ਸਵਾਰੇਗਾ। ਹਲਤ ਪਲਤ ਮਹਿ ਕਬਹੋ ਨਾ ਹਾਰੈ ਫਿਰ ਲੋਕ ਹੋਵੇ ਪਰਲੋਕ ਹੋਵੇ ਕਦੋਂ ਤੁਹਾਡੀ ਹਾਰ ਨਹੀਂ ਹੋਗੀ। ਮਨੁੱਖ ਜਨਮ ਦੀ ਬਾਜੀ ਨੂੰ ਹਾਰੋਂਗੇ ਨਹੀਂ ਸਫਲ ਕਰਕੇ ਜਾਓਗੇ। ਗੁਰੂ ਸ਼ਬਦ ਕੋ ਕਰਿਓ ਵਿਚਾਰ ਜਿਹੜਾ ਗੁਰੂ ਮਹਾਰਾਜ ਦਾ ਸ਼ਬਦ ਬਾਣੀ ਦਾ ਉਹਦਾ ਤੁਸੀਂ ਵਿਚਾਰ ਕਰਿਆ ਕਰੋ। ਇੱਕ ਚਿੱਤ ਹੋਏ ਕਰ ਨਾਮ ਉਚਾਰ ਇੱਕ ਚਿੱਤ ਹੋ ਕੇ ਵਾਹਿਗੁਰੂ ਨਾਮ ਦਾ ਉਚਾਰਨ ਕਰੋ ਜਾਪ ਕਰੋ। ਸੁਣ ਉਪਦੇਸ਼ ਹਿਰਦੈ ਸੁਭ ਧਾਰਾ ਉਪਦੇਸ਼ ਸੁਣ ਕੇ ਗੁਰਸੈਨ ਰਾਮੂ ਦੀਪੇ ਤੇ ਨਗੌਰੀ ਨੇ ਹਿਰਦੇ ਵਿੱਚ ਧਾਰਨ ਕਰ ਲਿਆ। ਗੁਰਸਿੱਖ ਹੋਏ ਕਰ ਜਨਮ ਸੁਧਾਰਾ ਗੁਰੂ ਨਾਨਕ ਸਾਹਿਬ ਦੇ ਸਿੱਖ ਸੋਭ ਹੋ ਕੇ ਮਨੁੱਖਾ ਜਨਮ ਸਵਾਰ ਲਿਆ। ਗੋਪੀ ਦੂਸਰ ਰਾਮੂ ਮਹਿਤਾ ਇਸ ਤਰ੍ਹਾਂ ਭਾਈ ਗੋਪੀ ਜੀ ਦੂਸਰਾ ਕਹਿੰਦੇ ਰਾਮੂ ਜੀ ਮਹਿਤਾ ਇਹਦੀ ਗੱਲ ਅਲਸੀ ਜਾਂ ਕੋਤ ਸੀ ਤੇ ਭਾਈ ਮਨੀ ਸਿੰਘ ਜੀ ਦਾ ਮਹਿਤਾ ਸਿੱਖ ਦਾ ਨਾਂ ਹੀ ਲਿਖਿਆ ਹੈ ਪਰ ਮਹਿਤਾ ਇਹਨਾਂ ਦੀ ਇਹਨਾਂ ਦਾ ਗੌਰ ਸੀ। ਖੱਤਰੀਆਂ ਜਾਤ ਵਿੱਚ ਇੱਕ ਮਹਿਤਾ ਗੋਤ ਵੀ ਹੈਗਾ ਹੈ ਇਸ ਕਰਕੇ ਰਾਮੂ ਕਹਿੰਦੇ ਮੈਥੇ ਗੁਰਦਾ ਹੈ ਸੀ ਮੋਹਨ ਮਲ ਅਮਰੂ ਕੇ ਸਹਿਤਾ। ਹਾਂ ਮੋਹਨ ਮਲ ਜੀ ਭਾਈ ਅਮਰੂ ਇਹਦੇ ਸਹਿਤ ਸੰਜੋਗਤ ਚਾਰਹ ਆਏ ਲੱਗੇ ਗੁਰ ਚਰਨੀ। ਚਾਰੇ ਦੇ ਚਾਰੇ ਜਿਹੜੇ ਸਿੱਖ ਗੁਰੂ ਅਮਰਦਾਸ ਸਾਹਿਬ ਦੇ ਚਰਨੀ ਆ ਲੱਗੇ। ਕਰ ਜੋਰਤ ਕਹਿ ਰਾਖਹ ਸਰਨੀ। ਹੱਥ ਜੋੜ ਕੇ ਕਹਿਣ ਲੱਗੇ ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ ਜੀ। ਬਿਰਦ ਗਰੀਬ ਨਿਵਾਜ ਤੁਮਾਰਾ। ਮਹਾਰਾਜ ਗਰੀਬਾਂ ਨੂੰ ਨਿਵਾਜਣ ਵਾਲਾ ਵਿਆਉਣ ਵਾਲਾ ਤੁਹਾਡਾ ਮਹਾਰਾ ਬਿਰਦ ਹੈ, ਧਰਮ ਹੈ, ਨਿਯਮ ਹੈ। ਉਪਦੇਸ਼ ਜਿਮ ਹੋਏ ਉਦਾਰਾ। ਮਹਾਰਾ ਉਸ ਤਰ੍ਹਾਂ ਦਾ ਉਪਦੇਸ਼ ਦਿਓ ਜਿਵੇਂ ਸਾਡਾ ਉਧਾਰ ਹੋ ਜਾਏ ਸੰਸਾਰ ਤੋਂ। ਸ੍ਰੀ ਗੁਰ ਅਮਰਦਾਸ ਤਬ ਕਹਿਓ। ਚਾਹਾਂ ਤੋਂ ਸੁਣ ਕੇ ਤਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਐਸੇ ਕਿਹਾ। ਹੋ ਮੈਂ ਕਰ ਬੰਧਨ ਕੋ ਲਹਿਓ। ਮਹਾਰਾ ਕਹਿੰਦੇ ਜੀਵ ਨੇ ਹਮੈ ਕਰਕੇ ਬੜਾ ਭਾਰੀ ਬੰਧਨਾਂ ਨੂੰ ਪ੍ਰਾਪਤ ਕਰ ਲਿਆ, ਹਮੈ ਕਰਕੇ ਬੰਧਨਾਂ ਵਿੱਚ ਫਸ ਗਿਆ ਹੈ। ਕਈ ਵਾਰੀ ਆਪਣੇ ਜਿਹੜਾ ਕੋਈ ਧਨ ਪਦਾਰਥ ਹੈ ਉਹਦੀ ਹਮੈ ਕਰਦਾ ਹੈ, ਸਰੀਰ ਦੀ ਵੀ ਕੁਛ ਅਤੇ ਗੁਣਾਂ ਦੀ ਵੀ ਹਮੈ ਕਰ ਲੈਂਦਾ ਹੈ। ਹੋਰ ਜਿਹੜਾ ਕੋਈ ਉੱਚੀ ਪਦਵੀ ਹੋ ਉੱਚਾ ਉਹਦਾ ਵੀ ਹੰਕਾਰ ਜਿਹਾ ਕਰ ਲੈਂਦਾ ਵੀ ਮੈਂ ਬਹੁਤ ਉੱਚੇ ਉਹਦੇ 'ਤੇ ਮਹਾਨ ਪਦਵੀ ਦਾ ਮਾਲਕ ਹਾਂ। ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਸਰੀਰ ਦੀ ਗੁਣਾਂ ਦੀ ਵਿੱਦਿਆ ਦੀ ਧਨ ਦੀ ਪਦਵੀ ਦੀ ਹਮਾ ਕਰਕੇ ਨੇ ਬੰਧਨ ਪ੍ਰਾਪਤ ਕੀਤੇ, ਵਜਿਆ ਹੈ ਫਸਿਆ ਹੈ। ਅਣ ਹੋਵਤ ਹੀ ਇਹੋ ਬਣ ਆਈ। ਇਹ ਜਿਹੜੀ ਹਮੈ ਕਹਿੰਦੇ ਅਣਹੋਇਆ ਹੀ ਕਹਿੰਦੇ ਬਣਿਆਉਂਦੀ ਹੈ, ਮੱਲੋ ਮੱਲੀ ਹਮੈ ਚਮਿੜਦੀ ਹੈ ਮਨੁੱਖ ਨੂੰ। ਬੁਰੀ ਬਲਾਏ ਸਭਨ ਲਪਟਾਈ। ਕਹਿੰਦੇ ਬੜੀ ਹੈ ਜਿਹੜੀ ਹਮੈ ਬੁਰੀ ਬਲਾ ਹੈ ਸਾਰਿਆਂ ਨੂੰ ਲਪਟਾਈ ਹੋਈ ਹੈ, ਚਿੰਬੜੀ ਹੋਈ ਹੈ। ਪਰਮੇਸ਼ਰ ਕਹੋ ਦੇਤ ਭੁਲਾਏ। ਮੈਂ ਬੁਰੀ ਭੁਲਾ ਹੈ ਜਿਹਨੂੰ ਚਿੰਬੜ ਜਾਂਦੀ ਉਹਨੂੰ ਫਿਰ ਪਰਮੇਸ਼ਰ ਵਾਹਿਗੁਰੂ ਭੁਲਾ ਦਿੰਦੀ ਹੈ। ਅਣਹੋਵਤ ਦੁੱਖ ਦੇ ਸਮਦਾਏ। ਹੋਈ ਹਮੈ ਇਹ ਬੜੀ ਭਾਰੀ ਦੁੱਖ ਦਿੰਦੀ ਹੈ। ਜਾਂ ਤੇ ਇਸ ਕਹੋ ਦੀਜਹ ਤਿਆਗੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਹਮੈ ਅਣਹੋਈ ਜੀ ਇਹਦਾ ਤਿਆਗ ਕਰ ਦਿਓ, ਇਹਦਾ ਖੜਾ ਛੱਡੋ, ਹਮਾ ਨਾ ਕਰਿਆ ਕਰੋ। ਪ੍ਰਭ ਕੇ ਸੰਗ ਗੰਡ ਤਬ ਲਾਗੇ। ਫਿਰ ਪਰਮੇਸ਼ਰ ਦੇ ਨਾਲ ਤੁਹਾਡਾ ਗੰਢ ਲੱਗ ਜਾਏਗਾ, ਤੁਹਾਡਾ ਮੇਲ ਜੋਲ ਹੋ ਜਾਏਗਾ, ਮੇਲ ਮਿਲਾਪ ਹੋ ਜਾਏਗਾ। ਚਾਰਹ ਸੁਣ ਪੁਨ ਸਤਿਗੁਰ ਪੁੱਛੇ। ਇਹ ਚੌਹਾਂ ਨੇ ਸੁਣ ਕੇ ਫਿਰ ਸਤਿਗੁਰੂ ਜੀ ਤੋਂ ਪੁੱਛਿਆ ਹੈ। ਕਿਮ ਇਸ ਤੇ ਹਮ ਹੋਵਹਿ ਛੂਛੇ। ਜਿਹੜੇ ਹਮੈ ਤਾਂ ਮੱਲੋ ਮੱਲੀ ਆਉਂਦੀ ਹੈ, ਕਿਵੇਂ ਤੋਂ ਅਸੀਂ ਖਾਲੀ ਹੋ ਜਾਈਏ। ਕਹਿਓ ਕੇ ਜਾਨਹ ਤਨ ਕੋ ਕੂਰਾ। ਗੁਰੂ ਮਹਾਰਾਜ ਕਹਿੰਦੇ ਵੀ ਜੇ ਹਮੈ ਤਾਂ ਤੁਸੀਂ ਰਹਿਣ ਰਹਿਤ ਰਹਿਣਾ ਹੈ, ਜੇ ਸਰੀਰ ਨੂੰ ਜਾਣੋ ਵੀ ਇਹ ਤਾਂ ਝੂਠੇ ਤਾਂ ਨਾਸ ਹੋ ਜਾਣ ਵਾਲਾ ਹੈ। ਬਿਨਸੈ ਹੋਏ ਸਮਾਂ ਜਬ ਪੂਰਾ। ਜਦੋਂ ਇਹ ਸਰੀਰ ਦਾ ਸਮਾਂ ਪੂਰਾ ਹੋ ਗਿਆ, ਉਮਰ ਪੂਰੀ ਹੋ ਗਈ, ਸਰੀਰ ਨੇ ਨਾਸ ਹੋ ਜਾਣਾ, ਢੇਰੀ ਹੋ ਜਾਣਾ, ਇਸ ਕਰਕੇ ਸਰੀਰ ਦੀ ਹਮੈ ਖਤਮ ਹੋ ਜਾਏਗੀ। ਸਨੇ ਸਨੇ ਇਸ ਤੋਂ ਬ੍ਰਿਤ ਛੋਰ। ਹੌਲੀ ਹੌਲੀ ਕਹਿੰਦੇ ਇਸ ਦੀ ਤਰਫੋਂ ਜਿਹੜੀ ਬਿਰਤੀ ਹੈ ਉਹਨੂੰ ਕਹਿੰਦੇ ਛੱਡ ਦਿਓ, ਬਿਰਤੀ ਛੱਡ ਦਿਓ, ਹਮੈ ਵਾਲੀ ਬਿਰਤੀ ਤੂੰ ਨਾ ਕਰੋ। ਕਰੋ ਲਗਾਵਨ ਆਤਮ ਔਰ। ਮਨ ਦੀ ਬਿਰਤੀ ਤਾਂ ਕਿਸੇ ਪਾਸੇ ਲੱਗੇਗੀ, ਮਨ ਤਾਂ ਕਿਸੇ ਸਹਾਰੇ ਰਹਿੰਦਾ ਹੈ, ਐਵੇਂ ਤਾਂ ਰਹਿ ਨਹੀਂ ਸਕਦਾ ਹੈ। ਕਹਿੰਦੇ ਇਸ ਕਰਕੇ ਜਿਹੜਾ ਆਪਣਾ ਆਪਾ ਹੈ ਨਾ ਆਤਮਾ, ਉਹਦੀ ਤਰਫ ਮਨ ਦੀ ਬਿਰਤੀ ਨੂੰ ਲਗਾਈ ਰੱਖੋ। ਸਹਿਨਸ਼ੀਲਤਾ ਛਿਮਾ ਤਰੀਜੈ। ਇਸ ਤਰ੍ਹਾਂ ਮਨ ਦੇ ਅੰਦਰ ਜਿਹੜੀ ਸਹਿਨਸ਼ੀਲਤਾ ਆਈ ਹੈ ਤੇ ਜਿਹੜੀ ਸਹਾਰਨ ਸ਼ਕਤੀ ਹੈ, ਆਪ ਨੂੰ ਵੱਡੇ ਛੋਟੇ ਨੇ ਕੁਝ ਕਹਿ ਜਾਣਾ ਉਹਨੂੰ ਮਾਫ ਕਰ ਦੇਣਾ, ਇਹ ਸ਼ਮਾ ਧਾਰਨ ਕਰੀਏ। ਕਿਸਕੇ ਸੰਗ ਨਾ ਦੁਐਸ਼ ਰਚੀਜੈ। ਇਸ ਤਰ੍ਹਾਂ ਕਿਸੇ ਦੇ ਨਾਲ ਜਿਹੜਾ ਕੋਈ ਦੁਐਸ਼ ਭਾਵ ਹੈ, ਵੈਰ ਭਾਵ ਨਾ ਰਚੀਏ ਬੰਨੀਏ। ਵਾਕ ਕਠੋਰ ਅਨਾਦਰ ਕਰੇ। ਇਸ ਤਰ੍ਹਾਂ ਕਰੜੇ ਵਚਨ ਕਹਿ ਕੇ, ਸਖਤ ਵਚਨ ਕਹਿ ਕੇ ਜਿਹੜਾ ਕਿਸੇ ਦਾ ਨਿਰਾਦਰ ਜਾ ਕਰਨਾ ਹੈ। ਸੁਣ ਕਰ ਤਪ ਹੈ ਨਾ ਰਿਸ ਕਬ ਧਰੇ। ਕਿਸੇ ਦੇ ਸਖਤ ਦੇ ਵਚਨ ਸੁਣ ਕਰਕੇ ਤਪੇ ਨਾ, ਨਾ ਕੋਈ ਕਦੇ ਗੁੱਸਾ ਜਾ ਧਾਰਨ ਕਰੇ ਵੀ ਮੈਨੂੰ ਇਹ ਕੀ ਕਹਿ ਰਿਹਾ ਹੈ। ਸੁਣ ਉਪਦੇਸ਼ ਕਰਨ ਸੋ ਲਾਗੇ। ਗੁਰੂ ਅਮਰਦਾਸ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਫਿਰ ਇਸੇ ਤਰ੍ਹਾਂ ਕਰਨ ਲੱਗ ਪਏ ਹਨ। ਅੰਤਰ ਬਿਰਤੀ ਧਰਹਿ ਵੱਡ ਭਾਗੇ। ਵੱਡਿਆਂ ਭਾਗਾਂ ਵਾਲੇ ਹਮੇਸ਼ਾ ਆਪਣੀ ਅੰਤਰਮੁਖ ਬਿਰਤੀ ਹੀ ਰੱਖਦੇ ਹਨ। ਗੰਗੂ ਅਪਰ ਸਹਾਰੂ ਭਾਰੂ। ਇਹਨਾਂ ਦੇ ਵਾਂਗ ਭਾਈ ਗੰਗੂ ਜੀ ਹੋਰ ਕਹਿੰਦੇ ਸਹਾਰੂ ਤੇ ਭਾਰੂ ਜੀ। ਕਰ ਬੰਧਨ ਬੈਠੇ ਦੁਖਿਆਰੂ। ਜੋ ਸੰਸਾਰ ਤੋਂ ਬਹੁਤ ਦੁਖੀ ਹੋਏ ਹੋਏ ਅਮਾਰਾ ਨੂੰ ਮੱਥਾ ਟੇਕ ਕੇ ਬੈਠ ਗਏ। ਤਿੰਨਕੋ ਭੀ ਉਪਦੇਸ਼ਨ ਕੀ ਨਾਂ। ਵੀ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ ਹੈ। ਵੰਡ ਖਾਹ ਧਰ ਭਾਉ ਪ੍ਰਵੀਨ। ਮਹਾਰਾਜ ਕਹਿੰਦੇ ਤੁਸੀਂ ਵੀ ਸਿਆਣੇ ਹੋ ਗੰਗੂ ਤੇ ਸਹਾਰੂ ਭਾਰੂ, ਤੁਸੀਂ ਵੰਡ ਕੇ ਛਕਿਆ ਕਰੋ ਹਮੇਸ਼ਾ। ਮਧੁਰ ਗਿਰਾ ਸਭ ਸੰਗ ਉਚਾਰ। ਜਿਹੜਾ ਵੀ ਗੁਰੂ ਕਾ ਸਿੱਖ ਤੁਹਾਨੂੰ ਅੱਗੇ ਮਿਲੇ, ਜਿਹੜੇ ਸਾਰਿਆਂ ਦੇ ਨਾਲ ਕੋਈ ਮਿੱਠਾ ਬਚਨ ਕਹੋ। ਕਹਿਣ ਕਠੋਰ ਨਹੀਂ ਰਸ ਧਾਰ। ਇਸ ਤਰ੍ਹਾਂ ਰਿਸ ਧਾਰੋ, ਕਹਿੰਦੇ ਜਿਹੜਾ ਸਖਤ ਕਹਿਣਾ ਇਹ ਨਾ ਕਰੋ ਤੇ ਨਾ ਹੀ ਕਿਸੇ ਦਾ ਸਖਤ ਸੁਣ ਕੇ ਰਿਸ ਧਾਰੋ, ਗੁੱਸਾ ਧਾਰੋ। ਗੁਰ ਸਿੱਖਣ ਕੋ ਪ੍ਰਥਮ ਅਚਾਵ। ਬਾਕੀ ਇਹ ਵੀ ਉਪਦੇਸ਼ ਹੈ, ਜਦੋਂ ਵੀ ਭੋਜਨ ਛਕਣਾ ਹੈ ਸਭ ਤੋਂ ਪਹਿਲਾਂ ਗੁਰੂ ਕੇ ਸਿੱਖਾਂ ਨੂੰ ਛਕਾਉਣਾ। ਸ਼ੇਸ਼ ਰਹਿ ਭੋਜਨ ਤੁਮ ਖਾਵ। ਜਿਹੜਾ ਕੋਈ ਬਾਕੀ ਬਚਿਆ ਰਹਿ ਜਾਂਦਾ ਉਹ ਵੀ ਤੁਸੀਂ ਛਕ ਛਕਾ ਲਿਆ ਕਰੋ ਰਲ ਮਿਲ ਕੇ। ਮਹਾ ਪਵਿੱਤਰ ਹੋਤ ਹੈ ਸੋਏ। ਜਿਹੜਾ ਕੋਈ ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਲੰਗਰ ਵਿੱਚ ਰਸੋਈ ਵਿੱਚ ਭੋਜਨ ਬਚਿਆ ਹੁੰਦਾ ਬੜਾ ਭਾਰੀ ਪਵਿੱਤਰ ਹੁੰਦਾ ਹੈ। ਸਿੱਖਿਅਨ ਪੀਛੇ ਅਚੇਤ ਜੋਏ। ਗੁਰੂ ਕੇ ਸਿੱਖ ਪੰਗਤ ਵਿੱਚ ਬੈਠ ਕੇ ਛਕ ਲੈਂਦੇ, ਜਿਹੜਾ ਬਾਅਦ ਵਿੱਚ ਜਿਹੜਾ ਕੋਈ ਛਕਣਾ ਹੈ ਬੜਾ ਪਵਿੱਤਰ ਹੁੰਦਾ ਹੈ। ਸਿਮਰੋ ਵਾਹਿਗੁਰੂ ਨਿਤ ਨਾਮੋ। ਇਸ ਤਰ੍ਹਾਂ ਕਹਿੰਦੇ ਗਾਉਂਦੇ ਹੋਏ ਫਿਰ ਸਤਨਾਮ ਵਾਹਿਗੁਰੂ ਦਾ ਹਮੇਸ਼ਾ ਨਾਮ ਸਿਮਰਿਆ ਕਰੋ। ਲਿਵ ਲਾਗੇ ਪਦ ਦੇ ਅਭਿਰਾਮੋ। ਜਦੋਂ ਕਹਿੰਦੇ ਨਾਮ ਦੇ ਵਿੱਚ ਤੁਹਾਡੀ ਮਨ ਦੀ ਬਿਰਤੀ ਲੱਗ ਜਾਏਗੀ, ਜੁੜ ਜਾਏਗੀ, ਫਿਰ ਤੁਹਾਨੂੰ ਬੜਾ ਸੁੰਦਰ ਉਦਾਰ ਉਤਵਾਏ ਬ੍ਰਹਮ ਗਿਆਨ ਦਾ ਦੇ ਦੇਵੇਗੀ। ਮੜੀ ਟੋਬੜੀ ਮੱਠ ਆਰ ਗੋਰ। ਇਸ ਤਰ੍ਹਾਂ ਕਹਿੰਦੇ ਸਿਮਰਨ ਕਰਦਿਆਂ ਹੋਇਆਂ, ਸਿੱਖਾਂ ਨੂੰ ਛਕਾਉਂਦਿਆਂ ਹੋਇਆਂ, ਜਿਹੜੀਆਂ ਮਟਗੀਆਂ ਜਿਹੀਆਂ ਇਹਨੀ ਪੂਜਣੀਆਂ ਹਨ ਤੇ ਟੋਬਿਆਂ ਤੇ ਜਾ ਕੇ ਮੱਥੇ ਨੀ ਟੇਕਣੇ, ਜਿਹੜੀ ਜੋਗੀਆਂ ਦੇ ਮੱਠ ਜੇ ਬਣੇ ਬਣੇ ਇੱਥੇ ਨੀ ਮੱਥੇ ਰਗੜਨੇ, ਹੋਰ ਜਿਹੜੀਆਂ ਕੋਈ ਹਦਰ ਸੇਖ ਦੀਆਂ ਕਬਰਾਂ ਜਿਹੀਆਂ ਇੱਥੇ ਨੀ ਜਾ ਕੇ ਸਲਾਮਾਂ ਗਗ ਮੱਥੇ ਟੇਕਣੇ ਹਨ। ਇਨਹੋ ਨਾ ਸੇਵਹੁ ਸਭ ਦੇਹੁ ਛੋਰ। ਇਹਨਾਂ ਹਦਰ ਸੇਖ ਆਦਮੀਆਂ ਕਬਰਾਂ ਦਾ ਨਹੀਂ ਸੇਵਨ ਕਰਨਾ, ਇਹ ਸਭ ਦੀ ਪੂਜਾ ਮਨੌਤਾਂ ਨੂੰ ਛੱਡ ਦਿਓ, ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ। ਖਾਨ ਛੁਰਾ ਅਰ ਬੇਗਾ ਪਾਸੀ। ਤੁਹਾਡੀ ਕਲਿਆਣ ਹੋ ਜਾਏਗੀ ਜਦੋਂ ਤੁਸੀਂ ਮੜੀਆਂ ਪੂਜਣੇ ਛੱਡਦੀਆਂ, ਟੋਬਿਆਂ ਨੂੰ ਮੱਥੇ ਟੇਕੇ, ਮਠਾਂ ਨੂੰ ਤੇ ਕਬਰਾਂ ਨੂੰ ਪੂਜਣਾ ਛੱਡਦਾ ਤੁਹਾਡੀ ਕਲਿਆਣ। ਇਹ ਤਾਂ ਗੁਰੂ ਕਲਗੀਧਰ ਜੀ ਨੇ ਵੀ ਕਿਹਾ, ਮੋਰ ਗੋਰ ਮੜੀ ਮੱਠ ਭੂਲ ਨਾ ਮੰਨੈ, ਜਿਹੜੀਆਂ ਕਬਰਾਂ ਕੁਬਰਾਂ ਜੀਆਂ ਇਹਨੂੰ ਨਾ ਭੁੱਲ ਕੇ ਮੰਨੇ, ਤੇ ਜਿਹੜੇ ਬੜੇ ਬੜੇ ਜੋਗੀਆਂ ਨੇ ਮੱਠ ਜੇ ਬਣਾਏ ਹੋਏ ਬਾਹਰ ਜੰਗਲਾਂ ਵਿੱਚ ਹੁੰਦੇ ਸੀ, ਇਹਨਾਂ ਦੇ ਉਸੇ ਇਹ ਕੋਈ ਚੰਗਾ ਨਹੀਂ ਕਰਦੇ ਸਨ, ਬੜਾ ਅਤਿਆਚਾਰੀ ਬਦਮਾਸ਼ੀ ਬਣੇ ਹੁੰਦਾ ਸੀ ਇਹਨਾਂ ਮਠਾਂ ਵਿੱਚ, ਇਸ ਕਰਕੇ ਵੀ ਇਹ ਆਪਣੇ ਮਠਾਂ ਦੀ ਪੂਜਾ ਕਰਾਉਂਦੇ ਹੁੰਦੇ ਸੀ, ਜਿਹੜੇ ਸਿੱਧਨਾਥ ਕੰਨ ਪਾਟੇ। ਮਹਾਰਾਜ ਕਹਿੰਦੇ ਇਹ ਸਾਰਿਆਂ ਦੀਆਂ ਮਨੌਤਾਂ ਛੱਡ ਦਿਓ, ਤੁਹਾਡੇ ਕਲਿਆਣ ਹੋ ਜਾਏ। ਇਸੇ ਤਰ੍ਹਾਂ ਖਾਨੂੰ ਸਿੱਖ ਦਾ ਨਾਂ, ਸ਼ਰਾਏ ਦਾ ਨਾਂ ਫਲ ਸੀ, ਇੱਕਾ ਪਾਸੀ ਸਿੱਖ ਦਾ ਨਾਂ ਹੈ ਨੰਦ ਸੂਦਨਾ ਹੋਏ ਹੁਲਾਸੀ, ਦੂਸਰਾ ਨੰਦ ਨਾਮੇ ਸਿੱਖ ਸੂਦਨਾ ਜੀ ਦੀ ਅਲ ਹੈ ਸੀ, ਬੜੇ ਖੁਸ਼ ਹੋ ਕੇ ਤਿੰਨੇ ਹੀ ਗੁਰੂ ਤਾਰੂ ਝੰਡਾ ਪੂਰੋ। ਚੌਥਾ ਗੁਰੂ ਜੀ ਇਸੇ ਤਰ੍ਹਾਂ, ਪੰਜਵਾਂ ਤਾਰੂ ਜੀ, ਛੇਵਾਂ ਝੰਡਾ ਜੀ ਤੇ ਸੱਤਵਾਂ ਪੂਰੋ ਗੁਰਸਿੱਖ ਸੀ। ਸੁਣ ਜਸ ਆਏ ਗੁਰੂ ਹਜੂਰੋ, ਗੁਰੂ ਅਮਰਦਾਸ ਸਾਹਿਬ ਦਾ ਜਸ ਸੁਣ ਕੇ ਹਜੂਰੀ ਵੀ ਚੱਲ ਕੇ ਆਏ ਹਨ। ਮਸਤਕ ਟੇਕ ਅਦਬ ਤੇ ਬੈਸੇ, ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਕੇ ਅਦਬ ਸਤਿਕਾਰ ਨਾਲ ਬਹਿ ਗਏ ਚੌਂਕੜੇ ਮਾਰ ਕੇ। ਪੂਜਤ ਭਏ ਸ੍ਰੇਤ ਹੋਏ ਜੈਸੇ, ਪੁੱਛਣ ਲੱਗੇ ਹਨ ਕਿ ਹੇ ਗੁਰੂ ਅਮਰਦਾਸ ਸਾਹਿਬ ਜੀ, ਜਿਸ ਤਰ੍ਹਾਂ ਸਾਡੀ ਕਲਿਆਣ ਹੋ ਜਾਏ, ਮੁਕਤੀ ਹੋ ਜਾਏ, ਉਪਦੇਸ਼ ਦੇਵੋ। ਸ੍ਰੀ ਗੁਰ ਅਮਰ ਕਹਿਓ ਸੁਣ ਲੀਜੈ, ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਕਿਹਾ ਵੀ ਇਹ ਵੀ ਸੁਣ ਲਓ ਧਿਆਨ ਦੇ ਕੇ। ਅਬ ਕਲ ਕਾਲ ਵਿਸਾਲ ਜਨੀਜੈ, ਹੁਣ ਜਿਹੜਾ ਕਲਯੁਗ ਦਾ ਬੜਾ ਸਮਾਂ, ਬੜਾ ਭਾਰ ਪ੍ਰੋਤਾ ਭਿਆਨਕ ਹੀ ਆਇਆ ਹੋਇਆ ਹੈ, ਇਹ ਜਾਣ ਲਓ ਸਮਝ ਲਓ। ਪ੍ਰਥਮ ਜੁਗਨ ਮਹਿ ਜਗ ਕਰਨ ਤੇ, ਯੁਗਾਂ ਵਿੱਚ ਲੋਕ ਜੱਗ ਵਗੈਰਾ ਕਰਦੇ ਸੀ, ਸਰਜਗ ਸਤਿਗੀ ਦੁਆਪਰ ਪੂਜਾ ਚਾਰ, ਇਸ ਤਰ੍ਹਾਂ ਕਹਿੰਦੇ ਜੱਗ ਵਗੈਰਾ ਕਰਦੇ ਸਨ ਲੋਕ। ਹੋਮਤ ਦੇਵਤਾਨ ਤ੍ਰਿਪਤੰਤੇ, ਇਸ ਤਰ੍ਹਾਂ ਕਹਿੰਦੇ ਹਵਨ ਹੁਵਨ ਜਾ ਕਰਦੇ, ਅੱਗ ਵਿੱਚ ਘਿਓ ਪੂਜਾ, ਹੋਰ ਧੁੱਪ ਸੁਗੰਧੀਆਂ ਵਾਲੀਆਂ ਵਸਤੂ ਛੱਡੇ ਜਾਂਦੇ ਸੀ, ਦੇਵਤਿਆਂ ਨੂੰ ਤ੍ਰਿਪਤ ਕਰਦੇ ਸਨ ਲੋਕ। ਇਹ ਸਮ ਫਲ ਸਿੱਖ ਦੇਹ ਆਹਾਰਾ, ਕਹਿੰਦੇ ਜੱਗਾਂ ਦੇ ਤੋਂ ਜੋਧਾ ਜਿਹੜਾ ਫਲ ਹੈ ਵੀ, ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਉਹਨਾਂ ਨੂੰ ਤੁਸੀਂ ਚੰਗਾ ਭੋਜਨ ਕਮਾ ਕੇ ਲੰਗਰ ਵੀ ਛਕਾ ਦਿਆ ਕਰੋ। ਭਾਉ ਕਰੇ ਹੋ ਲਿਹੋ ਭਗਤ ਆਧਾਰਾ, ਇਸ ਤਰ੍ਹਾਂ ਪ੍ਰੇਮ ਕਰਿਆ ਕਰੋ ਤੇ ਭਗਤੀ ਦਾ ਆਸਰਾ ਲਓ, ਪ੍ਰੇਮ ਨਾਲ ਭਗਤੀ ਕਰਿਆ ਕਰੋ। ਜੀਵਤ ਰਹੋ ਸਰਬ ਸੁਖ ਪਾਵੋ, ਭਾਵੇਂ ਤੁਸੀਂ ਜਿੰਨਾ ਚਿਰ ਜਿਉਂਦੇ ਰਹੋਗੇ ਸਾਰੇ ਸੁਖਾਂ ਨੂੰ ਪਾਓਗੇ। ਵਾਹਿਗੁਰੂ ਔਰ ਬਿਖੈ ਬਿਸਾਵੋ, ਜਿਹੜਾ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਹੋਰ ਦੇ ਵਿੱਚ ਤੁਸੀਂ ਘੁੰਮੋ, ਇਸ ਤਰ੍ਹਾਂ ਵਸਾ ਲਵੋ। ਗ੍ਰਿਸ਼ਤ ਬਿਖੈ ਸੁਖ ਲਹਿਓ ਸੁਖਾਰੇ, ਫਿਰ ਇਸ ਤਰ੍ਹਾਂ ਗ੍ਰਿਸ਼ਤ ਵਿੱਚ ਘਰ ਵਿੱਚ ਰਹਿੰਦੇ ਹਾਂ, ਜਿਹੜਾ ਸੁਖ ਹੈ ਕਹਿੰਦੇ ਸੁਖਾਲਾ ਹੀ ਲਵੋ। ਜਥਾ ਕਰਨ ਤਪ ਵਿਪਨ ਮਜਾਰੇ, ਕਹਿੰਦੇ ਜੰਗਲਾਂ ਵਿੱਚ ਜਾ ਕੇ ਬੜਾ ਭਾਰੀ ਜੰਗਲ ਤਪ ਕਰੀਦਾ, ਇਸ ਤਰ੍ਹਾਂ ਘਰ ਵਿੱਚ ਹੀ ਸੌਖੇ ਰਹਿ ਕੇ ਬਸਾ ਤੁਹਾਡਾ ਤਪ ਹੋਈ ਜਾਏਗਾ। ਦੋਏ ਛੀਂਬੇ ਮਲਿਆਰ ਸਹਾਰੂ, ਦੋ ਗੁਰਸਿੱਖ ਛੀਂਬਿਆਂ ਵਿੱਚੋਂ ਆਏ ਹਨ, ਇੱਕ ਦਾ ਨਾਮ ਮਲਿਆਰ ਜੀ ਹੈ, ਦੂਸਰਾ ਦਾ ਨਾਮ ਸਹਾਰੂ ਜੀ ਹੈ। ਪਰੇ ਚਰਨ ਲਖ ਗੁਰ ਸੁਖ ਕਾਰੂ, ਗੁਰੂ ਅਮਰਦਾਸ ਸਾਹਿਬ ਜੀ ਵੀ ਸੁਖ ਬਖਸ਼ਣ ਵਾਲੇ ਹਨ, ਇਉਂ ਜਾਣ ਕੇ ਚਰਨਾਂ ਤੇ ਆ ਪਏ ਹੈ, ਦੋਏ ਛੀਂਬੇ ਹੀ ਮਲ ਸਹਾਰੂ ਜੀ। ਤਿੰਨ ਪ੍ਰਤ ਕਰਤ ਭਾਏ ਉਪਦੇਸ਼, ਦੋਏ ਛੀਂਬਿਆਂ ਦੇ ਤਾਈ ਵੀ ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ ਨੇ। ਸਿੱਖਣ ਸੇਵਾ ਕਰਿਓ ਵਿਸ਼ੇਸ਼, ਗੁਰੂ ਮਹਾਰਾਜ ਕਹਿੰਦੇ ਵੀ ਜੇ ਭਲਾ ਚਾਹੁੰਦੇ ਹੈ ਤੇ ਵਿਸ਼ੇਸ਼ ਕਰਕੇ ਆਏ ਗਏ, ਗੁਰਸਿੱਖ ਦੀ ਸੇਵਾ ਟੈ ਤੁਸੀਂ ਕਰਿਆ ਕਰੋ। ਸੀਵਹ ਬਸਤਰ ਅੰਗ ਪਹਿਰਾਵੋ, ਪੁੱਛੋ ਵੀ ਕਿਵੇਂ ਸੇਵਾ ਕਰਿਆ ਕਰੀ, ਗੁਰੂ ਸਿੱਖਾਂ ਦੇ ਚੰਗੇ ਢੰਗ ਨਾਲ ਬਸਤਰ ਸਿਉਂ ਕੇ ਤੇ ਫਿਰ ਉਹਨਾਂ ਤੇ ਅੰਗਾਂ ਨੂੰ ਪਹਿਨਾ ਦਿਆ ਕਰੋ, ਕੱਪੜੇ ਪੁਆ ਦਿਆ ਕਰੋ। ਹੋਏ ਮਲੀਨ ਜੇ ਮੈਲ ਗਵਾਵੋ, ਇਹ ਕਿਸੇ ਗੁਰਸਿੱਖ ਦੇ ਕੋਈ ਵੈਲ ਨਾਲ ਵਸਤਰ ਗੰਦੇ ਹੋਏ ਹੋ, ਧੋ ਕੇ ਮੈਲ ਗਵਾ ਦਿਆ ਕੋ, ਸਾਫ਼ ਸੁਥਰੇ ਕਰ ਦਿਆ ਕਰੋ। ਉਜਲ ਆਛੇ ਕਰ ਦੇ ਹੋ, ਜਿਹੜੇ ਕੋਈ ਮੈਲੇ ਕਚੇੜੇ ਕੱਪੜੇ ਹੋਏ ਉਹਨਾਂ ਨੂੰ ਧੋ ਧੋ ਕੇ ਚੰਗੀ ਤਰ੍ਹਾਂ ਸਾਫ਼ ਸੁਥਰੇ ਚਿੱਟੇ ਕਰਕੇ ਦੇ ਦਿਆ ਕਰੋ। ਔਰ ਉਜ ਉਜਲਤਾ ਪੁਨ ਤੁਮ ਲੇਹੋ। ਇਸ ਤਰ੍ਹਾਂ ਕਹਿੰਦੇ ਹਿਰਦੇ ਦੀ ਤੁਸੀਂ ਜਿਹੜੀ ਉਜਲਤਾ ਆਈ, ਨਿਰਮਲਤਾ ਆਈ, ਸ਼ੁਰਤਾ ਆਈ, ਕਹਿੰਦੇ ਕਰ ਲਵੋਗੇ, ਲੈ ਲਵਾਂਗੇ। ਗੁਰ ਕੇ ਸੰਗ ਗੰਢ ਤਬ ਪਰ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੁਹਾਡਾ ਕਹਿੰਦੇ ਗੰਢ ਪੈ ਜਾਏਗਾ, ਪ੍ਰੇਮ ਪਿਆਰ ਪੈ ਜਾਏਗਾ। ਸਤ ਸੰਗਤ ਮਨ ਕੀ ਮਲ ਹਰੈ, ਜਦੋਂ ਤੁਸੀਂ ਸਤਸੰਗਤ ਗੁਰਸਿੱਖਾਂ ਦੀ ਕਰੋਗੇ, ਤੁਹਾਡੀ ਜਿਹੜੀ ਮੰਦੀ ਮੈਲ ਹੈ ਇਹਨੂੰ ਨਾਸ਼ ਕਰ ਦੇਵੇਗੀ ਸੰਗਤ। ਸ਼ਰਧਾ ਧਰੋ ਕਰੋ ਗੁਰ ਸੇਵਾ, ਗਾਵੀ ਦੋਵੇਂ ਜਾਣੇ ਰਣ ਮਿਲ ਕੇ ਸ਼ਰਧਾ ਧਾਰ ਕੇ ਗੁਰੂ ਜੀ ਤੇ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਸਿਮਰਹ ਨਾਮ ਜੋ ਦੇਵਨ ਦੇਵਾ, ਹਾਂ ਜਿਹੜਾ ਦੇਵਤਾਂ ਦਾ ਦੇਵ, ਪ੍ਰਕਾਸ਼ਕਾਂ ਦਾ ਵੀ ਪ੍ਰਕਾਸ਼ ਗੁਰੂ ਵਾਹਿਗੁਰੂ ਹੈ, ਉਹਦਾ ਤੁਸੀਂ ਕਹਿੰਦੇ ਨਾਮ ਸਿਮਰਿਆ ਕਰੋ। ਇੱਕ ਪਾਦਾ ਬੂਲਾ ਜਿਸ ਨਾਮ, ਇਹ ਕਹਿੰਦੇ ਪਾਦਾ ਹੈ ਸੀ ਪਦਤੀਆਂ ਦੱਸਣ ਵਾਲਾ, ਜਿਸਦਾ ਨਾਮ ਭਾਈ ਬੂਲਾ ਜੀ ਸੀ। ਨਮੋ ਠਾਨ ਆਯੋ ਗੁਰਸਾਮ, ਬੂਲਾ ਪਾਦਾ ਵੀ ਨਮਸਕਾਰ ਮਹਾਰਾਜ ਦੇ ਹਜ਼ੂਰੀ ਸ਼ਰਨ ਵਿੱਚ ਆਇਆ, ਨਮਸਕਾਰ ਕੀਤੀ ਆ ਕੇ। ਕਹਿਤ ਭਇਓ ਸੇਵਾ ਨਹਿ ਹੋਏ, ਗੁਰੂ ਅਮਰਦਾਸ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਮੈਥੋਂ ਤਾਂ ਗੁਰੂ ਘਰ ਦੀ ਕੋਈ ਸੇਵਾ ਨਹੀਂ ਹੁੰਦੀ। ਤਿਜਕੋ ਜਾਨ ਕਰਾਏ ਨਾ ਕੋਏ, ਵੀ ਇਹ ਬ੍ਰਾਹਮਣ ਹੈ ਇਸ ਕਰਕੇ ਬ੍ਰਾਹਮਣ ਜਾਣ ਕੇ ਮੈਥੋਂ ਕੋਈ ਗੁਰੂ ਕਾ ਸਿੱਖ ਸੇਵਕ ਸੇਵਾ ਨਹੀਂ ਕਰਾਉਂਦਾ ਹੈ। ਜਿਸ ਪ੍ਰਕਾਰ ਹੋਏ ਮਮ ਕਲਿਆਣ, ਮਹਾਰਾਜ ਕਹਿਣ ਲੱਗਿਆ ਮਹਾਰਾਜ ਜਿਸ ਤਰ੍ਹਾਂ ਮੇਰੀ ਵੀ ਕਲਿਆਣ ਹੋ ਜਾਵੇ। ਕਰੋ ਆਪ ਉਪਦੇਸ਼ ਬਖਾਨ, ਉਪਦੇਸ਼ ਮਹਾਰਾਜ ਮੈਨੂੰ ਕਹਿਣਾ ਕਰੋ ਦੇਣਾ ਕਰੋ ਜੀ। ਕਰਿਓ ਬਚਨ ਪਾਠ ਸਤਿਗੁਰ ਬਾਣੀ, ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਬੂਲੇ ਵੀ ਤੁਸੀਂ ਸੇਵਾ ਨਹੀਂ ਕਰੋ, ਤੂੰ ਗੁਰਬਾਣੀ ਪੜ੍ਹੀ ਚੱਲਿਆ ਕਰ ਰੱਬ ਕੇ। ਕੀ ਜਹ ਕਥਾ ਪ੍ਰੇਮ ਕੋ ਠਾਨੀ, ਹਾਂ ਕਹਿੰਦੇ ਇਹੀ ਸੇਵਾ ਕਰੀ ਚੱਲ, ਵੀ ਜਿਹੜੀ ਗੁਰਬਾਣੀ ਦੀ ਕਥਾ ਹੈ ਉਹ ਤਕੜਾ ਹੋ ਕੇ ਕਰੀ ਚੱਲਿਆ ਕਰ। ਸਤ ਸੰਗਤ ਮਹਿ ਕਰਿਓ ਸੁਨਾਵਨ, ਜਿਹੜੀ ਗੁਰਬਾਣੀ ਦੀ ਕਥਾ ਹੈ ਨਾ, ਜਿੱਥੇ ਸਤਸੰਗਤ ਹੁੰਦੀ ਹੋਵੇ ਉੱਥੇ ਤੂੰ ਜਾ ਕੇ ਸੁਣਾਇਆ ਕਰ। ਸੁਣਾਏਗਾ ਗੁਰੂ ਕੇ ਸਿੱਖਾਂ ਨੂੰ ਜਿਹੜੀ ਗੁਰਮਤ ਹੈ ਉਹ ਕਹਿੰਦੇ ਆ ਜਾਏਗੀ, ਗੁਰੂ ਕੇ ਸਿੱਖਾਂ ਨੂੰ ਸਿੱਖਿਆ ਸੁਣਾ, ਗੁਰਮਤ ਸਿਖਾਉਣ ਵਾਸਤੇ ਗੁਰਬਾਣੀ ਦੀ ਕਥਾ ਸੁਣਾਇਆ ਕਰੇ, ਹੀ ਤੇਰੇ ਲਈ ਮਹਾਨ ਸੇਵਾ ਹੈ। ਪੋਥੀ ਲਿਖ ਹੈ ਸੁਫਲ ਗੁਰਬਾਣੀ, ਇਸ ਤਰ੍ਹਾਂ ਕਹਿੰਦੇ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਆ ਕਰ, ਇਸ ਤਰ੍ਹਾਂ ਪੋਥੀ ਲਿਖੋ। ਸੋ ਫਲ ਗੁਰਬਾਣੀ, ਹਾਂ ਸੋ ਫਲ ਹੈ, ਸੋ ਫਲ ਗੁਰਬਾਣੀ, ਹਾਂ ਇਸ ਤਰ੍ਹਾਂ ਜਿਹੜੀ ਸਫਲ ਸ੍ਰੇਠ ਫਲ ਦੇਣ ਵਾਲੀ ਹੈ ਗੁਰੂ ਕੀ ਬਾਣੀ, ਉਹਦੀਆਂ ਪੋਥੀਆਂ ਤੋਂ ਲਿਖ ਕੇ ਦੇ ਦਿਆ ਕਰ। ਗੁਰ ਨਿਮਿਤ ਦੀਜਹ ਸਿੱਖ ਜਾਨੀ, ਹਾਂ ਗੁਰੂ ਕੇ ਵਾਸਤੇ ਜਾਣੀ ਕਾਮਨਾ ਤੋਂ ਰਹਿਤ ਹੋ ਕੇ ਨਾ, ਫਿਰ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਗੁਰੂ ਕੇ ਸਿੱਖਾਂ ਨੂੰ ਤੂੰ ਦੇਈ ਜਾਇਆ ਕਰ। ਜੇ ਕੋ ਆਪ ਦਰਬ ਦੇ ਜਾਏ, ਗੁਰਬਾਣੀ ਦੀ ਪੋਥੀ ਜਦੋਂ ਤੂੰ ਵੀ ਗੁਰੂ ਕੇ ਨਿਮਿਤ ਕਾਮਨਾ ਰਹਿਤ ਹੋ ਕੇ ਦੇਵੇਗਾ, ਜੇ ਕੋਈ ਗੁਰੂ ਕਾ ਸਿੱਖ ਤੈਨੂੰ ਕਹਿੰਦੇ ਗੁਰਬਾਣੀ ਦੀ ਪੋਥੀ ਬਦਲੇ ਕੋਈ ਮਾਇਆ ਦੇ ਜਾਵੇ। ਧਰ ਸੰਤੋਖ ਵਰਤੇ ਅਹ ਪਾਏ, ਇਸ ਤਰ੍ਹਾਂ ਸੰਤੋਖ ਧਾਰ ਕਰਕੇ ਇਹ ਤੂੰ ਵਰਤ ਲੈਣੀ, ਉਂਝ ਮੰਗ ਨਹੀਂ ਕਰਨੀ ਵੀ ਪੋਥੀ ਦੇ ਇੰਨੇ ਰੁਪਈਏ ਲੈਣੇ ਆ। ਨਹੀਂ ਆਪ ਜਾਚਹ ਕਿਸ ਪਾਸੀ, ਹਾਂ ਗੁਰਬਾਣੀ ਦੀ ਪੋਥੀ ਦੇ ਜਿਹੜੇ ਆਪਣੇ ਕੋਲੋਂ ਕੋਈ ਮਾਇਆ ਨਹੀਂ, ਕੋਈ ਤੂੰ ਪੈਸੇ ਨਹੀਂ ਮੰਗਣੇ। ਅੱਜ ਕੱਲ੍ਹ ਤਾਂ ਹੁਣ ਸਾਡੇ ਟਕਸਾਲਿਆਂ ਨੇ ਗੁੜ ਕੇ ਬੜੇ ਬੜੇ ਮਹਿੰਗੇ ਵੇਚਣੇ ਸ਼ੁਰੂ ਕਰਦੇ। ਇਹ ਸੇਵਾ ਵੱਡ ਫਲ ਹੈ ਪ੍ਰਕਾਸ਼ੀ, ਇਸ ਤਰ੍ਹਾਂ ਪੋਥੀਆਂ ਵੀ ਤੇ ਹੋਰ ਭਾਗੂ ਵੀ ਦੂਜਿਆਂ ਨਾਲੋਂ ਬਾਜ਼ਾਰਾਂ ਨਾਲੋਂ ਵੀ ਵੱਧ ਪੈਂਦੇ ਗਏ, ਸਾਡੇ ਸੁੱਧ ਕੀਤੇ ਹੋਏ ਹੈ ਸਾਰੇ ਗਲਤ ਨਿਰੇ, ਨਾ ਹੀ ਇੱਕ ਵਸ ਦਿਖਾਵਾ ਵੀ ਇਹ ਡਮੀ ਟਕਸਾਲ ਹੈ, ਵਿੱਚ ਕੁਝ ਨਹੀਂ ਕੱਢਣ ਪਾਉਣ ਨੂੰ ਇੱਥੇ ਹੈ। ਡੱਲੇ ਵਾਸੀ ਸਿੱਖ ਸਮਦਾਏ, ਡੱਲੇ ਵਾਸੀ ਸਿੱਖ ਬਹੁਤ ਗਿਣਤੀ ਵਿੱਚ, ਇੱਕ ਦਿਨ ਸਕਲ ਗੁਰੂ ਢਿੱਗ ਆਏ, ਇੱਕ ਦਿਨ ਗੁਰੂ ਮਹਾਰਾਜ ਦੀ ਹਜ਼ੂਰੀ ਵੀ ਚੱਲ ਕੇ ਜਾਏ ਹਨ, ਦੇਖ ਦਿਓ ਸਾਂਝਾ ਉਪਦੇਸ਼, ਆਏ ਸਾਰਿਆਂ ਨੂੰ ਦੇਖ ਕੇ ਗੁਰੂ ਅਮਰ ਦੇਵ ਜੀ ਨੇ ਸਾਂਝਾ ਹੀ ਉਪਦੇਸ਼ ਦਿੱਤਾ ਹੈ, ਸ੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼ ਕਰਕੇ, ਜਾਣੀ ਬਹੁਤੀ ਕਿਰਪਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ, ਦਿਨ ਗੁਰਪੁਰਬ ਦਰਸ ਸੰਕ੍ਰਾਂਤ, ਕੱਲੇ ਵੀ ਜਦੋਂ ਕੋਈ ਗੁਰਪੁਰਬ ਦਾ ਦਿਨ ਹੋਵੇ, ਮੱਸਿਆ ਦਾ ਦਿਨ ਹੋਵੇ, ਸੰਗਰਾਂਦ ਦਾ ਦਿਨ ਹੋਵੇ, ਦੀਪ ਮਾਲ ਆਦਿਕ ਬਖਿਆਤ, ਜਾਂ ਦੀਵਾਲੀ ਦਾ ਦਿਨ ਹੋਵੇ, ਇਸ ਤੋਂ ਆਦਿ ਕਿਜਰੀ ਪ੍ਰਗਟ ਦਿਨ ਦੇ ਹਾਰ ਹਨ, ਹੋਹ ਦੁਸਹਿਰਾ ਮਿਲ ਇੱਕ ਥਾਏ, ਜਦੋਂ ਕੋਈ ਦੁਸਹਿਰੇ ਦਾ ਦਿਨ ਹੋਵੇ, ਕਹਿੰਦੇ ਉਦੋਂ ਇੱਕ ਥਾਂ ਮਿਲ ਜੁਲ ਕੇ, ਕਰਿਓ ਕਰਾਹੋ ਉਛਾਹ ਵਧਾਏ, ਉਛਾਹ ਵਧਾ ਕੇ ਖੁਸ਼ੀ ਵਧਾ ਕੇ ਕੜਾ ਪ੍ਰਸ਼ਾਦ ਤਿਆਰ ਕਰ ਲਿਆ ਕਰੋ, ਗੁਰ ਨਿਮਿਤ ਕਰ ਦੇਹੋ ਵਰਤਾਈ, ਗੁਰੂ ਕੇ ਵਾਸਤੇ ਕਹਿੰਦੇ ਅਰਦਾਸ ਕਰਕੇ ਉਹ ਪ੍ਰਸ਼ਾਦ ਤੁਸੀਂ ਵਰਤਾ ਲਿਆ ਕਰੋ, ਸ਼ਬਦ ਕੀਰਤਨ ਕਰੋ ਬਣਾਈ, ਇਸ ਤਰ੍ਹਾਂ ਜਦੋਂ ਕੋਈ ਗੁਰਪੁਰ ਹੋਵੇ, ਸੰਗਰਾਂਦ ਹੋਵੇ, ਮੱਸਿਆ ਪੁੰਨਿਆ ਹੋਵੇ, ਫਿਰ ਤੁਸੀਂ ਕਹਿੰਦੇ ਬਣਾ ਸਵਾਰ ਕੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰ ਲਿਆ ਕਰੋ, ਸਿੱਖ ਗਰੀਬ ਹੋਏ ਬਸਤਰ ਬਹੀਨ, ਸਿੱਧਾ ਇਤਿਹਾਸ ਵਿੱਚ ਆ ਗਿਆ ਵੀ ਇਹ ਮੱਸਿਆ ਵਾਲੇ ਦਿਨ, ਸੰਗਰਾਂਦ ਪੂਰਨਮਾਸੀ, ਇਹ ਗੁਰਪੁਰਬ ਵਾਲੇ ਦਿਨ ਵੀ ਆ ਕਰ ਲਿਆ ਕਰੋ, ਅਜੋਕੇ ਸਮੇਂ ਵਿੱਚ ਬੜਾ ਇਹ ਪ੍ਰਚਾਰ ਹੈ, ਕਹਿੰਦੇ ਵੀ ਜਿਹੜਾ ਮੱਸਿਆ ਨੂੰ ਕਰਨਾ ਹੈ, ਸੰਗਰਾਂਦ ਮਨਾਉਣੀ ਹੈ, ਪੁੰਨਿਆ ਮਨਾਉਣੀ ਹੈ, ਇਹ ਨਿਰੀ ਮਨਮਤ ਹੈ। ਇੱਥੇ ਵੀ ਇੱਕ ਵਾਰੀ ਕੋਈ ਗਿਆਨੀ ਆ ਗਿਆ ਸੀ, ਇਹਨਾਂ ਦਾ ਸੰਗਰਾਂਦ ਵਾਲੇ ਦਿਨ ਹੀ ਕਥਾ ਕਰੇ, ਨਾਲੇ ਸੰਗਰਾਂਦ ਨੂੰ ਕਹਿੰਦੇ ਨਹੀਂ ਮਨਾਉਣੀ ਚਾਹੀਦੀ, ਇਹ ਬ੍ਰਾਹਮਣੀ ਮਤ ਹੈ, ਇਹ ਮਨਮਤ ਹੈ ਜੀ। ਉਹ ਫਿਰ ਜਿਹਨੇ ਅਸਰ ਉੱਤੇ ਸੀ, ਉਹ ਬੈਠੇ ਬੈਠੇ ਮੇਰੇ ਬੰਨੀ ਝਾਕਣ ਲੱਗੇ ਵੀ ਇਹ ਨਾਲੇ ਤਾਂ ਕਥਾ ਕਰੀ ਜਾਂਦਾ ਸਗਰਾਂ ਸਾਰੇ ਦਿਨ, ਨਾਲੇ ਇਹਨੂੰ ਭੰਡੀ ਜਾਂਦਾ ਹੈ, ਇਹ ਦੋਵੇਂ ਕੰਮ ਹਿਮਾਚਲ ਦਾ ਵੀ ਇਹੋ ਜਿਹਾ ਹੀ ਹੈ, ਫਿਰ ਉਹ ਥੋੜ੍ਹਾ ਜਿਹਾ ਤਿੱਖਾ ਤਰਾ ਰਹੀ ਹੈ। ਇਹ ਗਿਆਨੀ ਜੀ ਵੀ ਠੀਕ ਹੈ ਵੀ ਸੰਗਰਾਂਦ ਵਾਲੇ ਦਿਨ ਚਲੋ ਅਸੀਂ ਕੜਾ ਪ੍ਰਸ਼ਾਦੀ ਦੇਗ ਨਹੀਂ ਕਰਾਂਗੇ, ਬਾਰਾਂ ਮਹਾਂ ਨਹੀਂ ਪੜ੍ਹਾਂਗੇ, ਅਤੇ ਤੁਸੀਂ ਕਹਿੰਦੇ ਵੀ ਇਹ ਸੂਰਜ ਦਾ ਦਿਨ ਹੈ, ਸੰਗਰਾਂਦ ਦਾ ਦਿਹਾੜਾ, ਅਤੇ ਬਾਕੀ ਦਿਨ ਕਿਹਦੇ ਹੈ? ਉਹ ਦਿਨ ਵੀ ਸੂਰਜ ਤਾਂ ਚੜ੍ਹਿਆ ਹੀ ਹੋਊਗਾ, ਸੰਗਰਾਂਦ ਵਾਲੇ ਦਿਨ ਤਾਂ ਚਲੋ ਸੂਰਜ ਚੜ੍ਹਦਾ ਹੈ ਨਾ, ਅਤੇ ਬਾਕੀ ਦਿਹਾੜਾ ਦਿਨਾਂ ਵਿੱਚ ਨਹੀਂ ਚੜ੍ਹਦਾ। ਜਿਸ ਜਦੋਂ ਮਰਜ਼ੀ ਤੁਸੀਂ ਦੇਖੋ, ਸੂਰਜ ਤੋਂ ਵਿਘਨਾ ਤਾਂ ਦਿਨ ਹੀ ਨਹੀਂ ਹੁੰਦਾ ਹੈ। ਅੱਜ ਤੁਸੀਂ ਸੰਗਰਾਂਦ ਨੂੰ ਕਹਿੰਦੇ ਮਾੜੀ ਹੈ, ਵੀ ਜਿਸ ਦਿਨ ਉਹ ਇਕੱਠੇ ਹੋ ਕੇ ਗੁਰੂ ਅਸੀਂ ਮਨਾਵਾਂਗੇ ਗੁਰੂ ਨੂੰ, ਉਸ ਦਿਨ ਵੀ ਉਹ ਕਹੋਗੇ ਵੀ ਇਹ ਤਾਂ ਸੂਰਜ ਦਾ ਦਿਨ ਹੈ, ਉਹ ਵੀ ਸੂਰਜ ਨੂੰ ਤਾਂ ਬ੍ਰਾਹਮਣ ਮਨਾਉਂਦੇ, ਨਾ ਸੂਰਜ ਨਾ ਕੋਈ ਮੁਸਲਮਾਨ ਹੈ, ਨਾ ਇਹ ਸਿੱਖ ਹੈ, ਨਾ ਈਸਾਈ ਹੈ, ਨਾ ਕੋਈ ਬ੍ਰਾਹਮਣ ਬਾਣੀ ਹੈ, ਜਿਹੜਾ ਸੂਰਜ ਹੈ ਇਹ ਤਾਂ ਵਾਹਿਗੁਰੂ ਨੇ ਕਹਿੰਦੇ ਚੰਦ ਸੂਰਜ ਆ ਕੇ ਤਾਂ ਸੂਰਜ ਹੈ, ਇਹ ਚੰਦ ਸੂਰਜ ਦੇ ਦੀਵੇ ਇਹ ਤਾਂ ਚਾਨਣ ਵਾਸਤੇ ਹੈ, ਲਾਈਟ ਡਿਊਟੀ ਹੈ, ਇੱਕ ਰਾਤ ਨੂੰ ਪ੍ਰਕਾਸ਼ ਕਰਦਾ, ਇੱਕ ਦਿਨੇ ਚਾਨਣ ਕਰਦਾ, ਇਹ ਪਰਮੇਸ਼ਰ ਨੇ ਨਿਯਤ ਕੀਤੇ ਹੈ, ਪਰਮੇਸ਼ਰ ਰਿਹਾ ਹੈ, ਹੋਰ ਕਿਸੇ ਜਾਤ ਬਰਾਦਰੀ ਵਿੱਚੋਂ ਨਹੀਂ ਹੈ, ਇਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਜੇ ਫਿਰ ਬ੍ਰਾਹਮਣਾਂ ਦੇ ਹੀ ਹੋਣ ਅਤੇ ਫਿਰ ਮੁਸਲਮਾਨਾਂ ਨੂੰ ਕੋਈ ਚਾਨਣ ਦਿੰਦੇ ਹੈ, ਉਹਨਾਂ ਦੇ ਘਰਾਂ ਵਿੱਚ ਵਿਹੜਿਆਂ ਵਿੱਚ ਵੀ ਇਹਨਾਂ ਦਾ ਚਾਨਣ ਹੁੰਦਾ ਹੈ, ਈਸਾਈ ਵੀ ਹੈ ਸਾਰਿਆਂ ਨੂੰ ਦਿੰਦੇ, ਇਸ ਕਰਕੇ ਇਹਨਾਂ ਨੂੰ ਨਹੀਂ ਇਹਨਾਂ ਨੇ ਥੱਪਿਆ ਜਾਂਦਾ ਹੈ। ਚਲੋ ਜੇ ਤੁਸੀਂ ਕਹੋ ਵੀ ਇਹ ਨਹੀਂ ਮੱਸਿਆ ਮਨਾਉਣੀ ਚਾਹੀਦੀ, ਤੁਸੀਂ ਹੁਣ ਮੁਖੇ ਅੰਮ੍ਰਿਤਸਰੋਂ ਆਏ ਹੈ, ਸਭ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਵੱਡੀ ਮੱਸਿਆ ਮਨਾਈ ਜਾਂਦੀ, ਉੱਥੇ ਬੰਦ ਕਰੋ ਦਰਵਾਜ਼ੇ, ਬੰਦ ਕਰ ਦਿਆ ਕਰੋ ਵੀ ਅਸੀਂ ਮੱਸਿਆ ਵਾਲੇ ਦਿਨ ਨਹਾਉਣ ਨਹੀਂ ਦੇਣਾ ਕਿਸੇ ਨੂੰ, ਮੈਂ ਤੁਸੀਂ ਤਾਂ ਸਾਰੇ ਉੱਥੇ ਕੱਟ ਕਰਕੇ ਰੁਪਈਏ ਇਕੱਠੇ ਕਰੀ ਜਾਂਦੇ, ਇੱਥੇ ਆ ਕੇ ਤੁਸੀਂ ਕਹਿੰਦੇ ਬੰਬਣੀ ਮਤ ਬੰਬਣੀ, ਉੱਥੇ ਨਹੀਂ ਹੁੰਦੀ, ਉੱਥੇ ਹਟਾਓ ਪਹਿਲਾਂ, ਫਿਰ ਅੰਮ੍ਰਿਤਸਰ ਵਿਸਾਖੀ ਕਿੱਡੀ, ਅਨੰਦਪੁਰ ਸਾਹਿਬ ਕਿੱਡੀ ਵਿਸਾਖੀ ਮਨਾਈ ਜਾਂਦੀ ਹੈ, ਉੱਥੇ ਵਿਸਾਖੀ ਮਨਾਉਣੀ ਹਟੋ ਤੁਸੀਂ, ਕਿਉਂਕਿ ਬਾਹਮਣੀ ਮੱਤ ਹੈ। ਫਿਰ ਮਗਰੋਂ ਕਹਿੰਦੇ ਮੇਰੀ ਤੁਸੀਂ ਲਾ ਕੇ ਰੱਖਦੀ, ਮਗਰ ਤੂੰ ਤੂੰ ਲੋਕਾਂ ਦੀ ਲਾਈ ਜਾਂਦਾ ਸੀ ਸਾਰਿਆਂ ਦੀ, ਹੁਣ ਤੇਰੀ ਵੀ ਲਾਉਣੀ ਸੀ। ਫਿਰ ਗੱਲ ਨਾ ਆਏ, ਮੈਂ ਕਿਹਾ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਦਿਹਾੜੇ ਮਨਾਉਣੇ ਸ਼ੁਰੂ ਕਰੇ ਸੀ, ਉਪਦੇਸ਼ ਦਿੱਤਾ ਸੀ ਵੀ ਇਹ ਭਾਈ ਪੂਰਨਮਾਸੀ ਨੂੰ ਇਕੱਠੇ ਹੋ ਜਾਇਆ ਕਰੋ, ਮੱਸਿਆ ਨੂੰ ਹੋ ਜਾਇਆ ਕਰੋ, ਸੰਗਰਾਂਦ ਨੂੰ, ਜਾਂ ਗੁਰੂ ਮਹਾਰਾਜ ਦਾ ਕੋਈ ਪੁਰਬ ਦਿਹਾੜਾ ਹੋਵੇ ਉਦੋਂ ਇਕੱਠੇ ਹੋ ਕੇ ਪ੍ਰਸ਼ਾਦ ਕਰਕੇ ਸ਼ਬਦ ਕੀਰਤਨ ਕਰ ਲਿਆ, ਉਦੋਂ ਤੋਂ ਗੁਰੂ ਕੇ ਸਿੱਖ ਕਰਦੇ ਹੈ। ਇਤਿਹਾਸ ਪੜ੍ਹ ਲਾ ਵੀ ਇਤਿਹਾਸ, ਵਿਸਾਖੀ ਦਾ ਜਿਹੜਾ ਦਿਹਾੜਾ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਆਮ ਮੇਲੇ ਰੂਪ ਵਿੱਚ ਮਨਾਉਣਾ ਗੋਇੰਦਵਾਲ ਸ਼ੁਰੂ ਕੀਤਾ ਸੀ। ਅੱਗੇ ਆ ਵੀ ਜਾਏਗਾ ਪ੍ਰਸੰਗ, ਇਸੇ ਇਤਿਹਾਸ ਵਿੱਚ ਹੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਸਿੱਖ ਕੋਈ ਕਦੋਂ ਆਉਂਦਾ ਕੋਈ ਕਦੋਂ ਆਉਂਦਾ, ਇਕੱਠਿਆਂ ਦੇ ਦਰਸ਼ਨ ਨਹੀਂ ਹੁੰਦੇ, ਕੋਈ ਜੋੜ ਮੇਲਾ ਮਹਾਰਾਜ ਤੁਸੀਂ ਮਹਾਰਾਜ ਨੀਯਤ ਕਰ ਦਿਓ, ਉਦਣ ਸਿੱਖ ਸਾਰੇ ਇਕੱਠੇ ਹੋ ਜਾਇਆ ਕਰਨ। ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਵਿਸਾਖੀ ਦਾ ਜੋੜ ਮੇਲਾ ਸ਼ੁਰੂ ਕਰਤਾ ਸੀ। ਫਿਰ ਵਿੱਚੋਂ ਕਿਸੇ ਨੇ ਕਿਹਾ ਕਿ ਮਹਾਰਾਜ ਤਾਂ ਕੰਮਕਾਰ ਦੀ ਮੌਸਮ ਹੀ ਹੁੰਦੀ ਹੈ, ਉਦਣ ਕਰਮ ਕੁਣਕ ਆ ਜਾਂਦੀ, ਇੱਧਰ ਵਿਸਾਖੀ ਆ ਜਾਂਦੀ ਹੈ, ਇਉਂ ਮਹਾਰਾਜ ਵੀ ਇਹ ਥੋੜ੍ਹਾ ਜਿਹਾ ਮੇਲੇ ਵਿੱਚ ਇੱਧਰ ਉੱਧਰ ਕਰ ਲਓ, ਇਹਨੂੰ ਥੋੜ੍ਹਾ ਜਿਹਾ ਬਦਲ ਕਰ ਲਓ। ਗੁਰੂ ਅਮਰਦਾਸ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਵੀ ਹੁਣ ਤਾਂ ਜਿੰਨਾ ਚਿਰ ਸਾਡਾ ਸਰੀਰ ਰਹੂਗਾ ਓਨਾ ਚਿਰ ਤਾਂ ਵਿਸਾਖੀ ਦਾ ਜੋੜ ਹੀ ਮਿਲਾਇਆ ਜਾਊਗਾ, ਅਤੇ ਜਦੋਂ ਅਸੀਂ ਇਸਤਰੀ ਸਰੀਰ ਤਿਆਗ ਕਰਕੇ ਜੋੜ ਮੇਲਾ ਆਪੇ ਨਾਲ ਬਦਲ ਜਾਏਗਾ। ਉਹ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਭਾਦਰੋਂ ਦੀ ਪੂਰਨਮਾਸੀ ਵਾਲੇ ਦਿਨ ਉਹ ਸਰੀਰ ਤਿਆਗ ਦਿੱਤਾ ਸੀ, ਇਸ ਕਰਕੇ ਫਿਰ ਗੋਇੰਦਵਾਲ ਵਿੱਚ ਉਹ ਪੂਰਨਮਾਸੀ ਦਾ ਦਿਹਾੜਾ ਜੋਤੀ ਜੋਤ ਪਰੋਂ ਸੰਗਤ ਮਾਉਣ ਲੱਗ ਪਈ, ਹੁਣ ਉਹ ਪੂਰਨਮਾਸੀ ਨੂੰ ਮਾਰਨ ਜੋਤੀ ਜੋਤ ਸਮਾਏ, ਅਤੇ ਉਹ ਵਿਸਾਖੀ ਨਹੀਂ ਹੁਣ ਉੱਥੇ ਮਨਾਈ ਜਾਂਦੀ, ਪੂਰਨਮਾਸੀ ਵਾਲੇ ਦਿਨ ਉਹ ਜੋਤੀ ਜੋਤ ਪੁਰਬ ਉੱਥੇ ਮਨਾਇਆ ਜਾਂਦਾ ਹੈ। ਵੀ ਫਿਰ ਉੱਥੇ ਜਿਹੜਾ ਉਹ ਪੁੰਨੇ ਪੁੰਨਿਆ ਮਨਾਈ ਜਾਂਦੀ ਹੈ, ਵੀ ਉਹ ਹਟੋ ਤੁਸੀਂ ਗੋਇੰਦਵਾਲ ਵਿੱਚੋਂ, ਕਿਉਂਕਿ ਇਹ ਤਾਂ ਬਾਹਮਣੀ ਮੱਤ ਹੈ। ਫਿਰ ਉਹਨੂੰ ਕੋਈ ਗੱਲ ਕੁੱਲ ਨਾ ਆਏ। ਅਸਲ ਰੂਪ ਦੇ ਵਿੱਚ ਹੈ ਵੀ ਇਹ ਤਾਂ ਦਿਨ ਗੁਰੂ ਨੂੰ ਮਨਾਉਣ ਵਾਸਤੇ, ਪਰਮੇਸ਼ਰ ਨੂੰ ਪੂਜਣ ਵਾਸਤੇ ਮਹਾਰਾਜ ਨੇ ਨੀਯਤ ਕੀਤੇ ਹੈ। ਹੁਣ ਇੱਥੇ ਝਾਤੀ ਮਾਰ ਕੇ ਦੇਖ ਵੀ ਇੱਥੇ ਕੋਈ ਸੂਰਜ ਨੂੰ ਮਨਾਇਆ ਹੈ? ਸਵੇਰ ਤੋਂ ਸੰਗਤ ਆਈ ਹੈ, ਸਭ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਗੁਰੂ ਮਹਾਰਾਜ ਅੱਗੇ ਭੇਟਾ ਰੱਖੀ ਹੈ, ਕੜਾਹ ਪ੍ਰਸ਼ਾਦੀ ਦੇਖ ਲਈ, ਮਾਇਆ ਹਾਜ਼ਰ ਕੀਤੀ ਹੈ, ਗੁਰੂ ਨੂੰ ਪਰਮੇਸ਼ਰ ਨੂੰ ਮਨਾਇਆ ਸਭ ਨੇ, ਸੂਰਜ ਤਾਂ ਨੂੰ ਕਿਸੇ ਨੇ ਇੱਥੇ ਕਿ ਸੂਰਜ ਨੂੰ ਮੱਥਾ ਟੇਕ ਕੇ ਗਿਆ ਸੰਗਰਾਂਦ ਵਾਲੇ ਦਿਨ, ਉਹ ਦੇਖਦਾ ਰਿਹਾ ਹੈ, ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਕਥਾ ਕਰ ਰਹੇ ਹੈ। ਇਹ ਸੰਗਤ ਕਿੰਨੀ ਆਈ ਗਈ ਹੈ, ਸਭ ਨੇ ਗੁਰੂ ਨੂੰ ਮਨਾਇਆ ਹੈ। ਜੇ ਤਾਂ ਇਸ ਦਿਨ ਆ ਕੇ ਨਾ ਕੋਈ ਸੂਰਜ ਨੂੰ ਮਨਾਏ, ਫਿਰ ਤਾਂ ਤੂੰ ਕਿੰਤੂ ਪ੍ਰੰਤੂ ਕਰ ਸਕਦਾ ਹੈ। ਉਹ ਤਾਂ ਵੀ ਭਾਵੇਂ ਪੂਰਨਮਾਸੀ ਵਾਲੇ ਦਿਨ ਆ ਕੇ ਗੁਰੂ ਨੂੰ ਕੋਈ ਮਨਾ ਪੂਜਾ ਕੋਈ ਮਾੜਾ ਨਹੀਂ ਹੈ। ਕੋਈ ਮੱਸਿਆ ਨੇ ਆ ਕੇ ਗੁਰੂ ਮਹਾਰਾਜ ਦੇ ਸਰੋਵਰ ਵਿੱਚ ਨਹਾ ਕੇ ਅਤੇ ਗੁਰੂ ਮਹਾਰਾਜ ਦੇ ਅਸਥਾਨ ਨੂੰ ਮੱਥਾ ਟੇਕ ਦੇ ਕੜਾਹ ਪ੍ਰਸ਼ਾਦੀ ਦੇਖ ਚੜਾ, ਕੋਈ ਮਨਮਤ ਨਹੀਂ ਹੈ, ਕੋਈ ਬ੍ਰਾਹਮਣੀ ਮਤ ਨਹੀਂ ਹੈ, ਇਹ ਤਾਂ ਗੁਰਮਤ ਹੀ ਹੈ। ਹਾਂ, ਉਸ ਦਿਨ ਆ ਕੇ ਵੀ ਮੱਸਿਆ ਦਿਨ ਕੋਈ ਚੰਦ ਨੂੰ ਮਨਾਵੇ, ਪੂਰਨਮਾਸੀ ਨੂੰ ਚੰਦ ਨੂੰ ਪੂਜੇ, ਸੰਗਰਾਂਦ ਨੂੰ ਸੂਰਜ ਨੂੰ ਮਨਾਵੇ, ਫਿਰ ਤੂੰ ਕਹਿ ਸਕਦਾ ਵੀ ਹਾਂ ਵੀ ਇਹ ਮਨਮਤ ਹੈ। ਇਹ ਤਾਂ ਜਦੋਂ ਮਰਜ਼ੀ ਗੁਰੂ ਨੂੰ ਮਨਾਵੇ, ਜਿਹੜੇ ਮਰਜ਼ੀ ਦਿਨ ਮਨਾਵੇ, ਰਾਤ ਨੂੰ ਮਨਾਵੇ, ਦੁਪਹਿਰੇ ਵਾਰੇ ਸ਼ਾਮ ਨੂੰ ਮਨਾਵੇ, ਜਦੋਂ ਗੁਰੂ ਨੂੰ ਮਨਾਏਗਾ ਉਦੋਂ ਗੁਰਮਤ ਕਹੀ ਜਾਏਗੀ। ਇਸ ਕਰਕੇ ਇਹ ਜਿਹੜਾ ਤੇਰਾ ਕਹਿਣਾ ਕਹਾਣਾ ਇਹ ਤਾਂ ਸਾਰਾ ਗੁਰਮਤ ਤੋਂ ਉਲਟ ਹੈ। ਮੈਂ ਤਾਂ ਇਹ ਕਹਾਂਗਾ ਵੀ ਤੂੰ ਮਨਮਤ ਕਰਦੀ ਇਹ ਕਥਾ ਕਰ ਰਿਹਾ ਅੱਜ ਤੇ ਕੀਤੀ ਹੈ, ਐਸਾ ਨਹੀਂ ਕਰਨਾ ਚਾਹੀਏ, ਮੁੜ ਕੇ ਨਹੀਂ। ਉਹ ਫਿਰ ਇਸ ਤਰ੍ਹਾਂ ਦੀ ਗੱਲ ਕਿਤੇ ਉਹਨੇ ਕੀਤੀ। ਇਸ ਤਰ੍ਹਾਂ ਇਹ ਕਈ ਵਾਰੀ ਐਸਾ ਹੋ ਜਾਂਦਾ ਹੈ, ਕਈ ਜਿਹੜੇ ਲੋਕ ਅਗਿਆਨਤਾ ਬਸ ਨਾ ਉਹ ਮਿਸ਼ਰੀਆਂ ਦੇ ਮਗਰ ਲੱਗ ਲੱਗ ਕੇ, ਕਿਉਂਕਿ ਇਹ ਅੰਦਰੋਂ ਉੱਪਰੋਂ ਸਾਸ ਚੱਲ ਰਹੀ ਹੈ ਵੀ ਇਹ ਸਿੱਖ ਇਹਨਾਂ ਦਿਹਾੜਿਆਂ 'ਤੇ ਇਕੱਠੇ ਹੁੰਦੇ ਹੈ, ਇਹ ਕਹਿੰਦੇ ਤਾਂ ਮਨਮਤ ਹੈ, ਮਨਮਤ ਹੈ ਵੀ ਇਕੱਠੇ ਹੋਣ ਜਾਣਗੇ, ਇਹਨਾਂ ਦਾ ਜੋੜ ਮੇਲ ਹਟ ਜਾਊ, ਵਿਚਾਰ ਪਟਾਂਦੇ ਹਟ ਜਾਊ, ਜਦੋਂ ਕੱਡੋ ਵੱਡੀ ਹੋ ਗਏ ਤੇ ਗੁਰਮਤ ਦੀ ਗੱਲ ਨੀ, ਇਹਨਾਂ ਨੂੰ ਕੋਈ ਸੁਣਨ ਨੀ, ਕੋਈ ਕੀਰਤਨ ਨੀ, ਕਥਾ ਨੀ ਸੁਣਨੀ, ਫਿਰ ਇਹਨਾਂ ਨੂੰ ਸੋਝੀ ਘੂਲੋ ਰਹਿ ਜਾਣਗੇ, ਲੱਲੜ ਮਰੀ ਜਾਣਗੇ। ਇੱਥੇ ਦਿਨਾਂ ਤੋਂ ਰਾਹੀਂ ਇਹਨਾਂ ਨੂੰ ਸਾਰਾ ਕੁਛ ਹਾਸਲ ਹੁੰਦਾ ਹੈ ਤੇ ਗੁਰੂ ਇਹਦੀ ਮਦਦ ਕਰਦੇ ਹੈ। ਜਦੋਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਘੁਮਾਉਂਦੇ ਆ, ਜੇ ਕੋਈ ਬਚਨ ਘੁਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਕਰੀਏ ਗੱਲਬਾਣੀ, ਜੇ ਗੁਰੂ ਦੇ ਬਚਨ ਨੂੰ ਘੁਮਾਏ ਤੇ ਗੁਰੂ ਦੀ ਕਲਾ ਵਰਤਦੀ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਜਦੋਂ ਇਹ ਦਿਹਾੜੇ ਆ ਜਾਣ, ਤੁਸੀਂ ਕੜਾਹ ਪ੍ਰਸ਼ਾਦੀ ਦੇ ਕਰ ਲਿਆ ਕਰੋ, ਫਿਰ ਕੀਰਤਨ ਕਰ ਲਿਆ ਕਰੋ। ਸਿੱਖ ਗਰੀਬ ਹੋਏ ਬਸਤਰ ਵਿਹੀਨ, ਜੇ ਕੋਈ ਗਰੀਬ ਸਿੱਖ ਹੋਵੇ ਬਸਤਰ ਤੋਂ ਬਗੈਰ, ਦੀਜਹ ਤਿਸ ਹੈ ਸਵਾਏ ਨਵੀਨ, ਕਹਿੰਦੇ ਉਹਨੂੰ ਕੋਈ ਨਵਾਂ ਬਸਤਰ ਤੁਸੀਂ ਰਲ ਮਿਲ ਕੇ ਬਣਵਾ ਦਿਆ ਕਰੋ, ਸਵਾ ਦਿਆ ਕਰੋ। ਭਿਖੋ ਛੁਦਿਤ ਕੋ ਦੇਹ ਆਹਾਰੋ, ਜਿਹੜਾ ਕੋਈ ਭੁੱਖਾ ਵੇਖਦੇ ਉਹਨੂੰ ਚੰਗਾ ਭੋਜਨ ਦੇ ਦਿਆ ਕਰੋ। ਮਿਲ ਕਰ ਸਕਲ ਏਵ ਪ੍ਰਤ ਪਾਰੋ, ਇਸ ਤਰ੍ਹਾਂ ਮਿਲ ਕਰਕੇ ਵੀ ਸਾਰੇ ਜਿਹੜੇ ਗਰੀਬ ਲੋਕ ਉਹਨਾਂ ਦੀ ਪਾਲਣਾ ਪੋਸਣਾ ਤੁਸੀਂ ਕਰਿਆ ਕਰੋ। ਕਹਿ ਸਿੱਖ ਕੋ ਕਾਰਜ ਅਰ ਜਾਏ, ਕਿਸੇ ਗਰੀਬ ਸਿੱਖ ਦਾ ਜਿਹੜਾ ਕੋਈ ਮਹਾਨ ਕੰਮ ਹੈ ਜਦੋਂ ਅੜ ਜਾਏ ਉਹ ਨਾ ਹੋ ਸਕਦਾ ਹੋਵੇ। ਨਹਿ ਤਿਸ ਤੇ ਕਿਉਂ ਹੂੰ ਬਣਿਆ, ਗਰੀਬੀ ਕਰਕੇ ਉਹਦੇ ਪਾਸੋਂ ਕਿਸੇ ਤਰ੍ਹਾਂ ਬਣ ਨਾ ਸਕਦੇ, ਉਹ ਮਹਾਨ ਕਾਰਜ ਹੋ ਨਾ ਸਕਦਾ ਹੋਵੇ। ਮਿਲਹੋ ਸਕਲ ਮਹਿ ਕਰ ਅਰਦਾਸ, ਕਹਿੰਦੇ ਸਾਰੇ ਤੁਸੀਂ ਮਿਲ ਜਾਓ, ਸਾਰੇ ਮਿਲ ਕਰਕੇ ਇੱਕ ਦੂਸਰੇ ਨੂੰ ਬੇਨਤੀ ਕਰ ਲਵੋ। ਜਥਾ ਸਕਤ ਲੀਜਹਿ ਸਭ ਪਾਸ, ਜਿਸ ਤਰ੍ਹਾਂ ਕਿਸੇ ਦੇ ਕੋਲ ਜਿੰਨੀ ਕੁ ਤਾਕਤ ਹੈ, ਜਿੰਨਾ ਕੁ ਵਿੱਤ ਹੈ, ਉਨੀ ਕੁ ਮਾਇਆ ਉਹ ਸਿੱਖ ਦੇ ਕੋਲੋਂ ਤੁਸੀਂ ਲੈ ਲਿਆ ਕਰੋ। ਇਕੱਠੋ ਕਰ ਧਨ ਦੇਹੋ ਤਿਸ ਤਾਈ, ਇਸ ਤਰ੍ਹਾਂ ਕਹਿੰਦੇ ਧਨ ਇਕੱਠਾ ਕਰਕੇ ਉਹ ਜਿਹਦਾ ਮਹਾਨ ਕੰਮ ਅੜਿਆ ਪਿਆ ਉਹ ਸਿਰੇ ਚੜਾਉਣ ਵਾਸਤੇ ਉਹਨੂੰ ਮਾਇਆ ਇਕੱਠੀ ਕਰਕੇ ਤੁਸੀਂ ਦੇ ਰਿਹਾ। ਜਿਸ ਤੇ ਕਾਰਜ ਕੋ ਬਣ ਜਾਈ, ਇਸ ਕਰਕੇ ਉਹ ਗਰੀਬ ਦਾ ਜਿਹੜਾ ਕੰਮ ਜਿਹਾ ਅੜਿਆ ਬਣ ਜਾਏ, ਸਬਰ ਜਾਏ। ਇਹੀ ਰੀਤ ਨਿਜ ਵਿਖੇ ਚਲਾਵੋ, ਜਿਹੜੀ ਮਰਜ਼ਾਦਾ ਤੁਸੀਂ ਆਪਣੇ ਵਿੱਚ ਕਹਿੰਦੇ ਚਲਾ ਲਓ, ਆਪਣੇ ਵਿੱਚ ਤੋਰ ਲਓ ਰਲ ਮਿਲ ਕੇ। ਕਰੋ ਜੋਰ ਸੁਭ ਦਿਨ ਜਬ ਪਾਵੋ, ਵੀ ਚੰਗਾ ਦਿਨ ਪਾਓ, ਮੱਸਿਆ ਗੁਰਪੁਰਬ ਪੁੰਨਿਆ ਸੰਗਰਾਂਦ, ਉਦੋਂ ਕਹਿੰਦੇ ਜੋੜ ਮੇਲਾ ਕਰਿਆ ਕਰੋ, ਇਕੱਠੇ ਹੋ ਕੇ ਸੰਗਤ ਵੀ ਜੁੜਿਆ ਕਰੋ। ਪੁੱਤਰ ਪੌਤਰੇ ਹੋ ਹੇ ਤੁਮਾਰੇ, ਅਮਰਦਾਸ ਸਾਹਿਬ ਜੀ ਕਹਿਣ ਲੱਗੇ ਜਿਹੜੇ ਤੁਹਾਡੇ ਅੱਗੇ ਪੁੱਤਰ ਤੇ ਪੋਤਰੇ ਹੋਣਗੇ। ਕਰ ਹੈ ਕਾਰ ਇਸ ਰੀਤੀ ਸਾਰੇ, ਇਸ ਰੀਤੀ ਅਸੀਂ ਆ ਰੀਤੀ ਕਹੀ ਹੈ ਨਾ, ਮਰਜ਼ਾਦਾ ਕੀਤੀ, ਇਸ ਮਰਜ਼ਾਦ ਅਨੁਸਾਰ ਉਹ ਕਰਨ, ਵੀ ਮੱਸਿਆ ਪੁੰਨਿਆ ਸੰਗਰਾਂਦ ਦਿਹਾੜਾ ਤੇ ਇਕੱਠੇ ਹੋ ਕੇ ਸ਼ਬਦ ਕੀਰਤਨ ਕੜਾਹ ਪ੍ਰਸ਼ਾਦੀ ਦੇਖ ਕਰਕੇ ਅਰਦਾਸ ਕਰਿਆ ਕਰ। ਇਹ ਰਹਿ ਰਾਸ ਕਦੀਮੀ ਚੱਲ ਹੈ, ਕਹਿੰਦੇ ਰਹਿ ਰਾਸ ਹੈ ਮਰਜ਼ਾਦਾ ਹੈ, ਕਹਿੰਦੇ ਪੁਰਾਤਨ ਜਿਹੜੀ ਹੈ ਨਾ ਆਦਿ, ਇਹ ਚੱਲਣਾ ਕਰੇ। ਸਿੱਖੀ ਧਰੇ ਮਹਾਂ ਸੁਖ ਮਿਲ ਹੈ, ਸਿੱਖੀ ਧਾਰਨ ਕਰੇ ਫਿਰ ਮਹਾਨ ਸੁਖ ਉਹਨੂੰ ਮਿਲੇਗਾ। ਧਰ ਸ਼ਰਧਾ ਗਾਵੇ ਗੁਰਬਾਣੀ, ਬੜੀ ਸ਼ਰਧਾ ਧਾਰ ਕੇ ਗੁਰਬਾਣੀ ਦਾ ਗਾਇਨ ਕਰੇ। ਪਰਾ ਲਬਦ ਜਿਨ ਹੋਏ ਮਹਾਨੀ, ਜਿਨ੍ਹਾਂ ਦੀ ਕੋਈ ਵੱਡੀ ਕਿਸਮਤ ਹੋਵੇਗੀ, ਆਸ ਉਪਦੇਸ਼ ਸਭਨ ਕੋ ਕਰਕੇ, ਇਹੋ ਜਿਹਾ ਜਿਹੜਾ ਸੋ ਉਪਦੇਸ਼ ਹੈ ਸਾਰਿਆਂ ਨੂੰ ਦੇ ਕਰਕੇ। ਗੁਣ ਸਿੱਖ ਰਾਏ ਔਗਣ ਪਰ ਹਰ ਕੈ, ਗੁਣ ਧਾਰਨੇ ਮਾਰਨ ਸਿਖਾਏ, ਔਗਣਾਂ ਨੂੰ ਦੂਰ ਛੱਡਣਾ ਕਿਹਾ ਹੈ। ਗੋਇੰਦਵਾਲ ਗੁਰੂ ਚੱਲ ਆਏ, ਤੋਂ ਚੱਲਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ। ਸੇਵਕ ਸੰਗ ਅਹ ਸਮਦਾਏ, ਨਾਲ ਬਹੁ ਗਿਣਤੀ ਵਿੱਚ ਸਿੱਖ ਸੇਵਕ ਵੀ ਹਨ। ਭਜਨ ਕੀਰਤਨ ਲਾਗਹਿ ਰੰਗ, ਗੁਰੂ ਮਹਾਰਾਜ ਦਾ ਦੀਵਾਨ ਸੱਜ ਜਾਂਦਾ ਹੈ, ਭਜਨ ਤੇ ਸਿਉਣ ਦਾ ਕਹਿੰਦੇ ਕੀਰਤਨ ਕਰਨ ਦਾ ਰੰਗ ਲੱਗ ਜਾਂਦਾ, ਪ੍ਰੇਮ ਚੜ ਜਾਂਦਾ ਹੈ। ਹੋਤ ਆਨੰਦ ਗੁਰੂ ਕੇ ਸੰਗ, ਗੁਰੂ ਮਹਾਰਾਜ ਦੇ ਨਾਲ ਰਹਿਣ ਕਰਕੇ ਬੜਾ ਆਨੰਦ ਪ੍ਰਾਪਤ ਹੋ ਰਿਹਾ ਸਭ ਨੂੰ। ਅੰਮ੍ਰਿਤ ਸਮ ਆਹਾਰ ਨਿਤ ਹੋਵੇ, ਗੁਰੂ ਕੇ ਲੰਗਰ ਦੇ ਵਿੱਚ ਅੰਮ੍ਰਿਤ ਦੇ ਸਮਾਨ ਬੜਾ ਸੋਜਨ ਭੋਜਨ ਤਿਆਰ ਹੁੰਦਾ ਹੈ। ਦਰਸ਼ਨ ਕਰ ਹੈ ਕਲੂਖਨ ਖੋਵੇ, ਗੁਰੂ ਕੇ ਸਿੱਖ ਦਰਸ਼ਨ ਕਰਦੇ ਹਨ ਪਾਪਾਂ ਨੂੰ ਖੋਂਦੇ ਹਨ। ਆਏ ਸ਼ਰਨ ਤਿਸ ਕਰ ਹੈ ਉਧਾਰੇ। ਜਿਹੜਾ ਵੀ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਉਹਦਾ ਉਧਾਰ ਕਰ ਦਿੰਦੇ। ਉਪਦੇਸ਼ ਹੈ ਸਤਨਾਮ ਸੁਖਾਰੇ। ਇਸ ਤਰ੍ਹਾਂ ਸੁੱਖ ਹੀ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੈ ਇਹਦਾ ਉਪਦੇਸ਼ ਦਿੰਦੇ ਹਾਂ। ਜਹ ਕਹਿ ਸਿੱਖੀ ਬਹੁ ਵਿਦਤਾਈ। ਗੁਰੂ ਅਮਰਦਾਸ ਸਾਹਿਬ ਨੇ ਜਿੱਥੇ ਕਿੱਥੇ ਵੀ ਗੁਰਸਿੱਖੀ ਬਹੁਤ ਪ੍ਰਗਟ ਕੀਤੀ ਫੈਲਾਈ। ਕੀਨ ਸਿੱਖਣ ਤੇ ਗੁਰਮਤ ਪਾਈ। ਕਿਨ ਸਿੱਖਣ ਤੇ ਗੁਰਮਤ ਪਾਈ। ਕਿਨ ਕੀ ਕਈਆਂ ਨੇ ਅੱਗੇ ਸਿੱਖਾਂ ਤੋਂ ਗੁਰਮਤ ਪ੍ਰਾਪਤ ਕਰ ਲਈ। ਕੋ ਗੁਰਮੁਖ ਤੇ ਸੁਣ ਉਪਦੇਸ਼। ਗੁਰੂ ਮਹਾਰਾਜ ਦੇ ਮੁਖ ਤੋਂ ਵੀ ਉਪਦੇਸ਼ ਸੁਣ ਕੇ ਮਿਟਹਿ ਬੰਧਨ ਕਸ਼ਟ ਆਸ਼ੇਸ਼। ਸਾਰੇ ਦੁੱਖਾਂ ਦਾ ਕਾਰਨ ਬੰਧਨ ਨੂੰ ਮੇਟ ਲੈਂਦੇ। ਬਾਵਨ ਚੰਦਨ ਕੀ ਸਮ ਹੋਏ। ਗੁਰੂ ਕੇ ਸਿੱਖ ਜਿਹੜੇ ਬਾਵਨ ਚੰਦਨ ਦੇ ਸਮਾਨ ਹੋ ਰਹੇ। ਨਰ ਤਰ ਸੁਜਸ ਸੁਗੰਧਤ ਸੋਏ। ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਬਾਵਨ ਚੰਦਨ ਦੇ ਸਮਾਨ ਹੋ ਰਹੇ ਹੈ ਜਿਹੜੇ ਕੋਈ ਮਨੁੱਖ ਹੈ ਉਹ ਹੋਰ ਕਹਿੰਦੇ ਬਿਰਸ਼ਾ ਵਾਂਗ ਸ੍ਰੇਸ਼ਟ ਜਸ ਰੂਪ ਸੁਗੰਧੀ ਸਹਿਤ ਹੋ ਰਹੇ। ਨਿਕਟ ਬਸੇ ਪੂਰਬ ਵੱਡ ਭਾਗੀ। ਜਿਹੜੇ ਕੋਈ ਵੱਡਿਆਂ ਭਾਗਾਂ ਵਾਲੇ ਗੁਰੂ ਮਹਾਰਾਜ ਦੇ ਨੇੜੇ ਹਜੂਰੀ ਵਿੱਚ ਬਸ ਰਹੇ। ਸਤ ਨਾਮ ਕੋ ਸੋ ਉਰ ਲਿਵ ਲਾਗੀ। ਸੋ ਉਰ ਲਾਗੀ, ਸੋ ਦਾ ਪਿੰਜੀ ਨਾਲ ਅਰਥ ਬਦਲ ਜਾਂਦਾ ਨਾਲ। ਸਤਨਾਮ ਵਾਹਿਗੁਰੂ ਦੇ ਨਾਲ ਉਹਨਾਂ ਦੀ ਹਿਰਦੇ ਦੀ ਬਿਰਤੀ ਮਨ ਦੀ ਬਿਰਤੀ ਲੱਗ ਗਈ ਹੈ। ਧੰਨ ਧੰਨ ਗੁਰ ਅਮਰ ਉਚਾਰੈ। ਇਸ ਕਰਕੇ ਜਿੰਨੇ ਉਹ ਜਿਹਨਾਂ ਦੀ ਬਿਰਤੀ ਲੱਗ ਜਾਂਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਧੰਨ ਹਨ। ਗੁਰੂ ਅਮਰਦਾਸ ਸਾਹਿਬ ਜੀ ਧੰਨ ਉਹ ਕਹਿੰਦੇ ਹਨ। ਅੰਤਰ ਬਿਰਤੀ ਬੈਠ ਬੈਠ ਨਿਤ ਧਾਰੈ। ਇਸ ਤਰ੍ਹਾਂ ਕਹਿੰਦੇ ਚੌਕੜਾ ਮਾਰ ਕੇ ਬੈਠ ਕੇ ਆਪਣੇ ਮਨ ਦੀ ਬਿਰਤੀ ਨੂੰ ਅੰਤਰਮੁਖ ਰੱਖਦੇ ਹਨ। ਅੰਦਰ ਹੀ ਗੁਰੂ ਚਰਨਾਂ ਨਾਲ ਬਿਰਤੀ ਨੂੰ ਨਾਮ ਬਾਣੀ ਵਿੱਚ ਜੋੜੀ ਜਾਂਦੇ, ਬਾਹਰ ਸੰਸਾਰ ਵੱਲ ਬਿਰਤੀ ਨਹੀਂ ਜਾਣਦੇ ਹਨ। ਇਸ ਤਰ੍ਹਾਂ ਜਿਹੜਾ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦਾ ਉਸਨੂੰ ਉਪਦੇਸ਼ ਦੇ ਕੇ ਯੋਗਤਾ ਅਨੁਸਾਰ ਨਿਹਾਲ ਕਰਦੇ ਨੇ। ਜਿਵੇਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਛਲ ਚੱਲ ਕੇ ਆਏ, ਉਹ ਜਿਹੜੀ ਕਥਾ ਇਤਿਹਾਸ ਵਿੱਚ ਕੱਲ੍ਹ ਨੂੰ ਪ੍ਰਾਰੰਭ ਹੋਵੇਗੀ। ਜਿਸ ਤਰ੍ਹਾਂ ਆ ਕੇ ਇਹਨਾਂ ਨੇ ਸੇਵਾ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪ੍ਰਸੰਨਤਾ ਦੇ ਪਾਤਰ ਬਣੇ, ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਦੀ ਵੀ ਅਤੇ ਸੇਵਾ ਕਰਨ ਦੀ ਜਿਹੜੀ ਉਹ ਸਾਰੀ ਸਾਖੀ ਹੈ। ਕੱਲ੍ਹ ਤੋਂ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ। ਸਮਾਪਣੀ ਜਾ ਰਹੇ ਸੀ, ਸਮਾਪਤੀ ਕਰੀਏ। ਨਿਕਟ ਬਸੇ ਪੂਰਬ ਵੱਡ ਭਾਗੀ। ਸਤ ਨਾਮ ਸੋ ਉਰ ਲਿਵ ਲਾਗੀ। ਧੰਨ ਧੰਨ ਗੁਰ ਅਮਰ ਉਚਾਰੈ। ਅੰਤਰ ਬਿਰਤੀ ਬੈਠ ਨਿਤ ਧਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।